ਅਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨੀ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋ ਵਾਹਿਗੁਰੂ ਸਾਹਿਬ ਜੀਓ ਦੋਹਰਾ ਸ੍ਰੀ ਗੁਰ ਚਰਨ ਸੋ ਛਤਰ ਸਿਰ ਸਦਾ ਅਟਲ ਜਿਹ ਸ਼ਾਇ ਆਤਪ ਯਮ ਕੀ ਯਾਤਨਾ ਕਿਉਂ ਸਮੀਪ ਸੋਆਇ ਸ੍ਰੀ ਗੁਰ ਚਰਨ ਸੋ ਛਤਰ ਸਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਤੋਂ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਦੀਵਾਨ ਸਜ ਰਹੇ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜੋ ਚਵਰ ਛਤਰ ਤਖਤ ਦੇ ਮਾਲਕ ਹਨ, ਪ੍ਰਤੱਖ ਸਤਿਗੁਰੂ ਹਨ, ਉਹਨਾਂ ਦੀ ਹਜ਼ੂਰੀ ਵਿਖੇ ਅੰਮ੍ਰਿਤ ਵੇਲੇ ਤੋਂ ਦੀਵਾਨ ਸਜ ਰਹੇ ਹੈ। ਪ੍ਰਕਾਸ਼ ਸੇਵਾ ਤੋਂ ਉਪਰੰਤ ਕੋਈ ਸਮਾਂ ਸੱਚ ਕੀ ਬਾਣੀ ਦਾ ਜਾਪ ਪਾਠ ਅਤੇ ਤੁਰਕੀ ਬਾਣੀ ਅਕਾਲੀ ਬਾਣੀ ਦੇ ਰਾਗੀ ਸਿੰਘਾਂ ਦੀ ਰਸਨਾ ਰਾਹੀਂ ਮਨੋਹਰ ਕੀਰਤਨ ਹੋਇਆ ਹੈ। ਆ ਮਾਈ ਭਾਈ ਸਰਵਣ ਕਰਕੇ ਲਾਹ ਹਾਸਲ ਕਰ ਰਹੇ ਸੀ। ਸਭ ਤੋਂ ਵੱਡਾ ਸਤਿਗੁਰੂ ਨਾਨਕ ਆਪ ਨਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਐਸੇ ਗੁਰੂ ਨਾਨਕ ਸਾਹਿਬ ਜੀ ਦਾ ਵਿਤਰੇ ਇਤਿਹਾਸ ਆਪਾਂ ਹਰ ਸੁਣ ਰਹੇ ਹਾਂ, ਜੋ ਕਾਫੀ ਸਾਲਾਂ ਤੋਂ ਵਰਤੋਂ ਲੜੀਵਾਰ ਰੂਪ ਵਿੱਚ ਹੀ ਚੱਲ ਰਿਹਾ ਹੈ। ਜਿਸ ਤਰ੍ਹਾਂ ਪਟਨਾ ਵਿਖੇ ਜੋ ਸਾਲ ਸਰਾਏ ਜਾਰੀ ਹੈ ਅਤੇ ਉਹਦਾ ਸੇਵਕ ਹੈ ਅਦਰਕਾ, ਦੋਹਾਂ ਨੂੰ ਬ੍ਰਹਮ ਗਿਆਨ ਦੀ ਬਖਸ਼ਿਸ਼ ਕਰਕੇ ਅੱਗੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਜਿਹੜੀ ਗੁਰਮੁਖ ਪਦਵੀ ਹੈ ਮੰਜੀ ਬਖਸ਼ੀ ਹੈ, ਅਤੇ ਨਾਲ ਸਾਲ ਸਰਾਏ ਜਾਰੀ ਨੂੰ ਇਹ ਵੀ ਕਿਹਾ ਵੀ ਹੈ ਤਾਂ ਤੇਰਾ ਜਿਹੜਾ ਸੇਵਕ ਸੀ ਉਹ ਪਹਿਲਾਂ ਆ ਕੇ ਉਹ ਨਿਹਾਲ ਹੋਇਆ ਹੈ, ਜਿਹੜੀ ਗੁਰਮੁਖ ਪਦਵੀ ਹੈ ਮੰਜੀ ਹੈ ਸਿੱਖੀ ਦੇ ਪ੍ਰਚਾਰ ਵਾਸਤੇ, ਇਸਨੂੰ ਪਹਿਲਾਂ ਦੇਣੀ ਬਣਦੀ ਸੀ, ਪਰ ਸੰਸਾਰੀ ਸੰਬੰਧ ਕਰਕੇ ਵੀ ਤੂੰ ਇਹਦਾ ਮਾਲਕ ਹੈ, ਇਹ ਤੇਰਾ ਦਾਸ ਹੈ, ਇਸ ਕਰਕੇ ਤੈਨੂੰ ਇਹ ਮੰਜੀ 'ਤੇ ਸਥਿਤ ਕਰ ਦਿੱਤਾ ਹੈ, ਤੈਨੂੰ ਪੂਜਨੀਕ ਬਣਾ ਦਿੱਤਾ ਹੈ। ਜਦੋਂ ਤੂੰ ਚੜ੍ਹਾਈ ਕਰ ਗਏ, ਇਸ ਤੋਂ ਬਾਅਦ ਤੇਰੇ ਸੰਤਾਨ ਦਾ ਕੋਈ ਵੀ ਨਹੀਂ ਇਸ ਗੱਦੀ 'ਤੇ ਬੈਠੇ, ਸਗੋਂ ਇਹੀ ਜਿਹੜਾ ਦਾਸ ਹੈ ਇਹੀ ਅੱਗੇ ਸਿੱਖੀ ਦਾ ਪ੍ਰਚਾਰ ਕਰੇਗਾ। ਬਾਕੀ ਗੁਰੂ ਮਹਾਰਾਜ ਨੇ ਇਹ ਵੀ ਕਾਰਨ ਦੱਸਤਾ ਵੀ ਇਸ ਕਰਕੇ ਵੀ ਤੈਨੂੰ ਇਹ ਗੁਰਮੁਖ ਪਦਵੀ ਸਿੱਖੀ ਦੇ ਪ੍ਰਚਾਰ ਪਰ ਇਹ ਨਿਯਤ ਕੀਤਾ ਹੈ, ਕਿਉਂਕਿ ਤੇਰੀ ਉਮਰ ਥੋੜ੍ਹੀ ਹੈ, 2 ਸਾਲ 7 ਮਹੀਨੇ ਬਾਕੀ ਰਹਿੰਦੀ ਹੈ। ਇਸ ਤਰ੍ਹਾਂ ਦੇ ਬਚਨ ਵਿਲਾਸ ਆਪ ਜੀ ਨੇ ਕੀਤੇ ਕਤਰੇ। ਫਿਰ ਇਹਨਾਂ ਦੀਆਂ ਸਵਾਸ ਵਿੱਚ ਹੀ ਗੁਰੂ ਕਲਗੀਧਰ ਪਾਤਸ਼ਾਹ ਦੀ ਸਮੇਂ ਜਿਹੜਾ ਫਤਿਹ ਚੰਦ ਮੈਣੀ ਖੱਤਰੀ ਸੀ, ਇਹ ਹੋਇਆ ਜਿਹਦੇ ਘਰ ਗੁਰੂ ਮਹਾਰਾਜ ਜੀ ਰੋਜ਼ ਜਾਂਦੇ ਹੁੰਦੇ ਸੀ। ਇਸ ਤਰ੍ਹਾਂ ਹਜਣੀਆਂ ਘੁੰਮਣੀਆਂ ਜਿਹੀਆਂ ਹੀ ਛਕਦੇ ਛਕਾਉਂਦੇ ਹੁੰਦੇ ਸੀ, ਬੱਚਿਆਂ ਨਾਲ ਰਲ ਮਿਲ ਕੇ ਬਾਲ ਲੀਲਾ ਕਰਦੇ ਹੁੰਦੇ ਸੀ। ਇਸੇ ਤਰ੍ਹਾਂ ਇਹ ਜਿਹੜਾ ਅਦਰਕਾ ਹੈ ਦੇਵ, ਇਹਨਾਂ ਦੀ ਅੱਗੇ ਹੰਸ ਵੰਸ਼ ਵਿੱਚ ਹੀ ਗੁਰੂ ਮਹਾਰਾਜ ਦੇ ਸਮੇਂ 2 ਮਸੰਦ ਹੋਏ। ਇਹ ਪਟਨਾ ਸ਼ਹਿਰ ਦੇ ਸਨ, ਇਰਦ ਗਿਰਦ ਦੇ ਇਲਾਕੇ ਵਿੱਚੋਂ ਇਹੀ ਭੇਟਾ ਪੂਜ ਇਕੱਠਿਆ ਕਰਕੇ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਆਇਆ ਕਰਦੇ ਸਨ, ਜਿਨ੍ਹਾਂ ਦੇ ਇਤਿਹਾਸ ਵਿੱਚ ਨਾਂ ਘਨਸ਼ਿਆਮ ਰਾਏ ਅਤੇ ਗੁਲਾਬ ਰਾਏ ਕਰਕੇ ਆਏ ਹਨ। ਇਹ ਅਦਰਕੇ ਦੀ ਹੰਸ ਵੰਸ਼ ਵਿੱਚੋਂ ਸੀ, ਘਨਸ਼ਿਆਮ ਰਾਏ ਅਤੇ ਗੁਲਾਬ ਰਾਏ ਅਤੇ ਸਾਲਸ ਰਾਏ ਜੌਹਰੀ ਦੇਵੀ ਹੰਸ ਵਿੱਚੋਂ ਜਿਹੜਾ ਫਤਿਹ ਚੰਦ ਮੈਣੀ ਖੱਤਰੀ ਸੀ। ਇਸ ਤਰ੍ਹਾਂ ਇਹਨਾਂ ਦਾ ਜਣੀ ਪਿਛੋਕੜ ਅੱਗੇ ਤੋਂ ਅੱਗੇ ਉਹ ਜਿਹੜਾ ਸਾਲਸ ਰਾਏ ਜੌਹਰੀ ਦਾ ਘਰ ਹੈ, ਇਹ ਇੱਥੇ ਗੁਰੂ ਮਹਾਰਾਜ ਜੀ ਨੇ ਆਪਣਾ ਜਿਹੜਾ ਪਵਿੱਤਰ ਅਵਤਾਰ ਧਾਰਨ ਕੀਤਾ ਸੀ। ਇਸ ਤਰ੍ਹਾਂ ਇਹ ਪਿਛੋਕੜ ਹੈ ਇਸ ਇਤਿਹਾਸ ਦਾ ਰੋ ਵਿਚਾਰ। ਅੱਜ ਜਿਵੇਂ ਅਗਲਾ ਪ੍ਰਸੰਗ ਆ ਰਿਹਾ ਹੈ, ਗੁਰੂ ਮਹਾਰਾਜ ਜੀ ਕਿਸੇ ਸਰਾਪੇ ਹੀ ਰੂਹ ਦਾ ਸਰਾਪ ਬਖਸ਼ ਕੇ ਭਲਾ ਕਰ ਰਹੇ, ਕਲਿਆਣ ਕਰ ਰਹੇ ਹਨ। ਇਸੇ ਤਰ੍ਹਾਂ ਜਿਹੜੀ ਨਾਰਦ ਦੇ ਘਰ ਵਾਲੀ ਕਲਾ ਹੈ ਉਹਨੂੰ ਵੀ ਮਿਲ ਰਹੇ ਹੈ, ਨਾਰਦ ਮੁਨੀਵੀ ਨੂੰ ਵੀ ਮਿਲ ਰਹੇ ਹੈ, ਉਹ ਵੀ ਮਹਾਰਾਜ ਦੇ ਦਰਸ਼ਨ ਕਰਕੇ ਜੇ ਮਹਿਮਾ ਵਡਿਆਈ ਕਰ ਰਿਹਾ ਹੈ। ਅਤੇ ਸਤਿਗੁਰੂ ਜੀ ਜਿਵੇਂ ਮੁਖਾਰਬਿੰਦ ਤੋਂ ਨਾਰਦ ਮੁਨੀ ਦੇ ਸੰਬੰਧ ਵਿੱਚ ਕੁਝ ਉਹ ਮਹਿਮਾ ਦੇ ਬਚਨ ਕਹਿ ਰਹੇ ਹਨ, ਉਹ ਵੀ ਇਤਿਹਾਸ ਵਿੱਚ ਸਾਰੇ ਪ੍ਰਸੰਗ ਅੱਜ ਆ ਰਿਹਾ ਹੈ। ਉਹ ਜਿਵੇਂ ਵੀ ਆਉਂਦਾ ਹੈ ਆਪਾਂ ਰਲ ਮਿਲ ਕੇ ਸ਼ਰਧਾ ਭਾਵਨਾ ਨਾਲ ਮਨ ਨੂੰ ਜੋੜ ਕੇ ਇਕਾਗਰਤਾ ਨਾਲ ਸਰਵਣ ਕਰੀਏ ਜੀ। ਸ੍ਰੀ ਗੁਰ ਚਰਨ ਸੋ ਛਤਰ ਸਿਰ। ਕਵੀ ਸੰਤੋਖ ਸਿੰਘ ਜੀ ਕਹਿੰਦੇ, ਹੇ ਸਰੋਤਾ ਜਨੋ, ਜੋ ਸਵਾਏ ਮਨ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨ ਹੈ ਉਹ ਜਿਵੇਂ ਸਿਰ 'ਤੇ ਛਤਰ ਹੋਵੇ। ਕਹਿੰਦੇ ਉਹ ਸਿਰ ਤੇ ਛਤਰ ਵਾਂਗ ਹਨ, ਸਦਾ ਅਟਲ ਜਿਹ ਛਾਇ। ਗੁਰੂ ਮਹਾਰਾਜ ਦੇ ਚਰਨਾਂ ਰੂਪੀ ਛਤਰ ਦੀ ਜਿਹੜੀ ਛਾਇਆ ਹੈ ਉਹ ਸਦਾ ਅਟਲ ਰਹਿਣ ਵਾਲੀ ਹੈ। ਬਾਕੀ ਜਿਹੜੇ ਕੋਈ ਦਰਖਤਾਂ ਦੀ ਛਾਂ ਹੁੰਦੀ, ਜਿਵੇਂ ਜਿਵੇਂ ਸੂਰਜ ਢਲਦਾ ਤਿਵੇਂ ਤਿਵੇਂ ਉਹ ਛਾਂ ਢਲਦੀ ਜਾਂਦੀ ਹੈ। ਸਵੇਰੇ ਸੂਰਜ ਦਾ ਚੜ੍ਹਦਾ ਉਦੋਂ ਜਿਹੜੀ ਛਾਇਆ ਹੁੰਦੀ ਹੈ ਦਰਖਤ ਦੀ ਉਹ ਪਿੱਛੋਂ ਦੀ ਤਰਫ ਹੁੰਦੀ ਹੈ, ਦੁਪਹਿਰੇ ਜੇ ਫਿਰ ਇਸ ਤਰ੍ਹਾਂ ਉਹ ਵਿਚਾਲੇ ਜੇ ਹੋ ਜਾਂਦੀ ਹੈ, ਦਰਖਤ ਦੇ ਕੁਝ ਉੱਧਰ ਹੁੰਦੀ ਹੈ, ਅੱਧੀ ਉਹਦੇ ਹੁੰਦੀ ਹੈ, ਜੜ੍ਹਾਂ ਜਿਹੀਆਂ ਟੱਕੀਆਂ ਹੁੰਦੀਆਂ ਹਨ। ਫਿਰ ਜਦੋਂ ਉਹ ਪੱਛੋਂ ਦੀ ਤਰਫ ਫਿਰ ਸੂਰਜ ਚੱਲਿਆ ਜਾਂਦਾ ਹੈ, ਸ਼ਿਵ ਦੀ ਤਰਫ ਚੂਲ ਚਲੇ ਜਾਂਦਾ, ਫਿਰ ਚੜ੍ਹਦੀ ਤਰਫ ਨੂੰ ਛਾਇਆ ਹੋ ਜਾਂਦੀ, ਜਾਣੀ ਸਦਾ ਕਿਟਣ ਰਹਿੰਦੀ ਹੈ। ਪਰ ਗੁਰੂ ਮਹਾਰਾਜ ਦੇ ਚਰਨ ਜਿਹੜੇ ਛਤਰ ਦੇ ਸਮਾਨ ਐਸੇ ਹੈ, ਕਹਿੰਦੇ ਸੀਸ ਦੇ, ਜਿਨ੍ਹਾਂ ਦੀ ਜਿਹੜੀ ਛਾਇਆ ਹੈ ਉਹ ਹਮੇਸ਼ਾ, ਕਹਿੰਦੇ ਅਟਲ ਹੈ, ਹਮੇਸ਼ਾ ਰਹਿਣ ਵਾਲੀ ਹੈ। ਆਤਪ ਯਮ ਕੀ ਯਾਤਨਾ, ਸਿਰ ਤੇ ਛਤਰ ਹੋਵੇ ਫਿਰ ਧੁੱਪ ਦਾ ਨਹੀਂ ਨਾ ਡਰ ਰਹਿੰਦਾ ਹੈ, ਜਿੰਨੀ ਮਰਜ਼ੀ ਧੁੱਪ ਪੈਂਦੀ ਹੋਵੇ, ਸਿਰ ਤੇ ਛਤਰ ਛਤਰੀ ਲਿਆ ਹੋਵੇ, ਫਿਰ ਉਹ ਜਿਹੜੀ ਧੁੱਪ ਹੈ ਉਹਦੀ ਤਪਸ਼ ਨਹੀਂ ਲੱਗਦੀ, ਅਸਰ ਨਹੀਂ ਕਰਦੀ ਧੁੱਪ। ਇੱਧਰ ਕਹਿੰਦੇ ਗੁਰੂ ਮਹਾਰਾਜ ਦੇ ਚਰਨਾਂ ਜਿਹੜੇ ਹੈ ਇਹ ਛਤਰ ਹੈ ਸਿਰ 'ਤੇ, ਜਿਹਦੀ ਅਟਲ ਛਾਇਆ ਹੈ, ਉਹ ਅਟਲ ਛਾਇਆ ਦੇ ਕਰਕੇ ਜਿਹੜੀ ਜਮਾਂ ਦੀ ਯਾਤਨਾ ਰੂਪ ਪੀੜਾ ਰੂਪ ਜਿਹੜੀ ਧੁੱਪ ਹੈ, ਐਸੀ ਜਿਹੜੀ ਜਮਾਂ ਦੀ ਪੀੜਾ ਰੂਪ ਸਜ਼ਾ ਰੂਪ ਧੁੱਪ ਹੈ, ਕਿਉਂ ਸਮੀਪ ਸੋ ਆਏ, ਉਸ ਪੁਰਸ਼ ਦੇ ਭਲਾ ਕਹਿੰਦੇ ਨੇੜੇ ਤਿਵੇਂ ਕਿਵੇਂ ਆਏਗੀ। ਆਹ ਜਿਹਦੇ ਮਹਾਰਾਜ ਦੇ ਚਰਨਾਂ ਦਾ ਸਿਰ 'ਤੇ ਛਤਰ ਹੈ, ਚਰਨਾਂ 'ਤੇ ਸੀਸ ਵਿਰਾਜ ਰਹੇ, ਐਸੀ ਅਟਲ ਛਾਇਆ ਜਿਹਨੂੰ ਪ੍ਰਾਪਤ ਹੈ, ਉਹਨੂੰ ਜਮਾਂ ਦੀ ਤਾੜਨਾ ਰੂਪ ਜਿਹੜੀ ਧੁੱਪ ਹੈ ਉਹ ਨਹੀਂ ਲੱਗਦੀ, ਨੇੜੇ ਨਹੀਂ ਆਉਂਦੀ ਹੈ, ਜਮ ਉਹਨੂੰ ਤੰਗ ਨਹੀਂ ਕਰਦੇ, ਪੀੜਾ ਤਕਲੀਫ਼ ਨਹੀਂ ਦਿੰਦੇ, ਸਜ਼ਾ ਨਹੀਂ ਦੇ ਹਨ। ਸ੍ਰੀ ਬਾਲਾ ਸੰਧੁਰ ਵਾਚ ਚੌਪਈ ਬਾਸੁਰ ਕਿਤਕ ਵਿਸ਼ੰਬਰ ਮਾਹੀ। ਬਾਲਾ ਜੀ ਅਗਲਾ ਇਤਿਹਾਸ ਕਹਿ ਰਹੇ ਹੈ ਕਿ ਹੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ, ਕੁਝ ਕੁ ਦਿਨ ਤੱਕ ਇਹ ਜਿਹੜਾ ਵਿਸ਼ੰਬਰਪੁਰ ਹੈ, ਜਿਸ ਨੂੰ ਅੱਜ ਕੱਲ੍ਹ ਪਟਨਾ ਸਾਹਿਬ ਸਤਿਕਾਰ ਨਾਲ ਸੀ ਕਹਿੰਦੇ, ਇਸ ਵਿੱਚ ਰਹਿ ਦੁਰਮਤ ਬਹੁ ਨਰਕੀ ਦਾਹੀ। ਮਹਾਰਾਜ ਨੇ ਪਟਨਾ ਸ਼ਹਿਰ ਵਿਖੇ ਰਹਿ ਕੇ ਬਹੁਤੇ ਲੋਕਾਂ ਦੀ ਜਿਹੜੀ ਖੋਟੀ ਮੱਤ ਹੈ ਉਹਨੂੰ ਦਗਧ ਕੀਤਾ, ਸਾੜ ਦਿੱਤਾ ਹੈ। ਮੁਕਤ ਪੰਥ ਸਿੱਖੀ ਪ੍ਰਗਟਾਈ। ਜਿਹੜਾ ਮੁਕਤੀ ਵਾਲਾ ਪੰਥ ਹੈ, ਰਸਤਾ, ਉਹ ਹੈ ਸਿੱਖੀ, ਉਹਨੂੰ ਕਹਿੰਦੇ ਪ੍ਰਗਟ ਕੀਤਾ ਹੈ, ਵੀ ਜਿਹੜਾ ਸਿੱਖੀ ਧਾਰ ਲੈਂਦਾ ਮੁਕਤ ਹੋ ਜਾਂਦਾ ਹੈ। ਸਿਮਰਹਿ ਸਤ ਨਾਮ ਸੁਖਦਾਈ। ਸਿੱਖੀ ਧਾਰ ਕੇ ਸੁਖ ਦੇਣ ਵਾਲਾ ਜਿਹੜਾ ਸੱਚਾ ਨਾਮ ਵਾਹਿਗੁਰੂ ਵਾਹਿਗੁਰੂ ਹੈ, ਉਹ ਸਭ ਸਿਮਰਦੇ ਹਨ। ਇੱਕ ਦਿਵਸ ਵੈਸੇ ਗਤ ਦਾਨੀ। ਬਹੁਤੇ ਦਿਨ ਤੱਕ ਸਤਿਗੁਰੂ ਇੱਥੇ ਪਟਨੇ ਵਿੱਚ ਹੀ ਟਿਕੇ ਰਹੇ। ਇੱਕ ਦਿਨ ਦੀ ਗੱਲ ਹੈ, ਜੋ ਮੁਕਤੀ ਦਾਤੇ ਸਤਿਗੁਰੂ ਬੈਠੇ ਸਨ ਮੌਜ ਵਿੱਚ, ਬੋਲਿਓ ਮਰਦਾਨਾ ਅਸਬਾਨੀ। ਫਿਰ ਮਰਦਾਨਾ ਵੀ ਕੋਲ ਹੀ ਬੈਠਾ ਹੋਇਆ, ਇਸ ਤਰ੍ਹਾਂ ਦਾ ਬਚਨੇ ਫਿਰ ਬੋਲਿਆ, ਬੈਠਾ ਬੈਠਾ ਇਸੇ ਸਥਾਨ ਰਹਿਣ ਤੁਮ ਆਏ। ਮਹਾਰਾਜ ਨੂੰ ਕਹਿਣ ਲੱਗਾ, ਮਹਾਰਾਜ ਤੁਸੀਂ ਇਹ ਪਟਨੇ ਸ਼ਹਿਰ ਵਿੱਚ ਪੱਕੇ ਤੌਰ ਤੇ ਰਹਿਣ ਵਾਸਤੇ ਆਏ ਹੋ? ਦੇਖਿਓ ਨਗਰ ਰੁਚਰ ਮਨ ਪਾਏ। ਮਨੋਂ ਪਾਉਂਦਾ ਸੋਹਣਾ ਪਟਨਾ ਸ਼ਹਿਰ ਤੁਸੀਂ ਦੇਖ ਲਿਆ, ਵੀ ਹੁਣ ਇੱਥੇ ਜੀ ਕਰਦਾ ਵੀ ਇੱਥੇ ਹੀ ਆਪਾਂ ਪੱਕੇ ਰਹਿ ਪਈਏ। ਕਹਿ ਤੁਮ ਨਿਕਸੇ ਹੋਏ ਉਦਾਸੀ। ਮਹਾਰਾਜ ਆਪ ਰਾਏ ਭੋਏ ਦੀ ਤਲਵੰਡੀ ਤੋਂ ਪ੍ਰਾਮ ਹੋ ਕੇ ਉਦਾਸ ਹੋ ਕੇ ਨਿਕਲੇ ਸੀ। ਸਾਨੂੰ ਕਹਿੰਦੇ ਦੇਸਾਂ ਦੇਸਾਂ ਦੀ ਸੈਰ ਸਪੱਟਾ ਕਰਾਂਗੇ, ਹੁਣ ਇੱਥੇ ਹੀ ਬੈਠ ਗਏ ਤੁਸੀਂ। ਪਰਚ ਰਹੇ ਘਰ ਰਿਦਾ ਬਿਲਾਸੀ। ਰੇ ਵਿੱਚ ਬੜਾ ਕਹਿੰਦੇ ਬਿਲਾਸ ਜਾ ਕਰਕੇ ਆਨੰਦ ਜਿਹਾ ਜਾਣ ਕੇ ਇੱਥੇ ਪਟਨੇ ਸ਼ਹਿਰ ਵਿੱਚ ਸੀ ਪਰਚ ਰਹੇ ਹੋ, ਇੱਥੇ ਹੀ ਟਿਕ ਰਹੀ ਹੋ। ਅਪਰ ਦੇਸ਼ ਕੀ ਕੀਜੈ ਸੈਲਾ। ਇੱਥੇ ਨਾ ਟਿਕੋ, ਹੋਰ ਜਿਹੜਾ ਕੋਈ ਦੇਸ਼ ਇਲਾਕਾ ਉਹਦੀ ਵੀ ਸੈਲ ਕਰੀਏ। ਜਿਤ ਇੱਛਾ ਗਮ ਨਹੋ ਤਿਤ ਗੈਲਾ। ਗੁਰੂ ਨਾਨਕ ਸਾਹਿਬ ਜਿੱਧਰ ਵੀ ਤੁਹਾਡੀ ਇੱਛਾ ਉਸੇ ਰਸਤੇ ਆਪ ਚੱਲੀਏ, ਇੱਥੇ ਨਾ ਟਿਕੀਏ। ਮੈਂ ਸੁਣ ਕਰ ਮਨ ਮਾਹੇ ਵਿਚਾਰੀ। ਭਾਈ ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਸਾਹਿਬ ਜੀ, ਮਰਦਾਨੇ ਇਹੋ ਜਿਹੀ ਗੱਲ ਸੁਣ ਕੇ ਨਾ ਮੈਂ ਆਪਣੇ ਹਿਰਦੇ ਵਿੱਚ ਸੋਚਿਆ ਵਿਚਾਰਿਆ, ਤੂੰ ਬਾਨ ਇਨ ਨਾਹੇ ਵਿਸਾਰੀ। ਜਿਹੜਾ ਇਹ ਮਰਦਾਨਾ ਮਰਾਸੀ ਹੈ, ਮਰਾਸੀਆਂ ਦੀ ਆਦਤ ਹੁੰਦੀ ਹੈ ਵੀ ਉਹ ਬੋਲੇ ਬਿਨਾਂ ਰਹਿੰਦੇ ਨਹੀਂ, ਕੋਈ ਨਾ ਕੁਝ ਬੋਲੀ ਜਾਂਦੇ, ਕਹਿੰਦੇ ਨੇ ਆਦਤ ਭੁਲਾਈ ਨਹੀਂ ਹੈ, ਬੋਲੀ ਜਾਂਦਾ ਹੈ ਫਿਰ ਵੀ। ਏਤੀ ਮਹਿਮਾ ਨੈਣ ਨਿਹਾਰੀ। ਦੇਖ ਲਓ ਰਸਤੇ ਵਿੱਚ ਆਉਂਦਿਆਂ ਆਉਂਦਿਆਂ ਇੰਨੀ ਮਹਿਮਾ ਸਤਿਗੁਰੂ ਦੀ ਇਹਨੇ ਵੇਖ ਲਈ ਹੈ, ਕੋਡੇ ਰਾਕਸ਼ ਵਰਗੇ ਤੋਂ ਛਡਾਇਆ ਹੈ। ਆ ਵਿਸ਼ੰਬਰਪੁਰ ਦਾ ਜਿਹੜਾ ਸਾਲ ਸਰਾਏ ਹੈ ਉਹਨੂੰ ਗੁਰਮੁਖ ਪਦਵੀ ਬਖਸ਼ਦੀ, ਉਹਦਾ ਸੇਵਕ ਬ੍ਰਹਮ ਗਿਆਨੀ ਬਣਾ ਦਿੱਤਾ ਹੈ। ਇੰਨੀ ਮਹਿਮਾ ਨੇ ਅੱਖਾਂ ਨਾਲ ਦੇਖ ਲਈ ਮਰਾਸੀ ਮਰਦਾਨੇ ਨੇ ਤਦ ਪਨ ਰਹਿਤ ਹੋਏ ਅਨੁਸਾਰੀ ਫਿਰ ਵੀ ਮਹਿਮਾ ਦੇਖ ਕੇ ਗੁਰੂ ਮਹਾਰਾਜ ਦੇ ਅਨੁਸਾਰੀ ਹੋ ਕੇ ਨਹੀਂ ਰਹਿੰਦਾ ਆਗਿਆ ਵਿੱਚ ਨਹੀਂ ਰਹਿੰਦਾ ਐਵੇਂ ਹੀ ਬੋਲਦਾ ਆਪਣੀ ਆਦਤ ਮੁਤਾਬਕ ਸ੍ਰੀ ਗੁਰ ਭਨ ਚਲਹੋ ਮਰਦਾਨਾ ਉਸ ਵੇਲੇ ਮਹਾਰਾਜ ਕਹਿਣ ਲੱਗੇ ਚੰਗਾ ਵੀ ਮਰਦਾਨਾ ਜੇ ਤੂੰ ਹੋਰ ਪਾਸੇ ਚੱਲਿਆ ਚਾਹਨਾ ਵੀ ਚੱਲ ਪੈ ਫਿਰ ਦੇਖੋ ਸੈਲ ਕਰੋ ਬਿਦ ਨਾਨਾ ਦੇਖੋ ਕਹਿੰਦੇ ਇਲਾਕਿਆਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਸ਼ੈਲ ਛਪੱਟੇ ਕਰੋ ਫਿਰ ਤੇਹ ਪੁਰ ਤੇ ਹੋਏ ਬਿਦਾ ਪਿਆਨੇ ਇਸ ਤਰ੍ਹਾਂ ਦੇ ਮਰਦਾਨੇ ਨੂੰ ਬਚਨ ਕਹਿ ਕੇ ਉਹ ਪਟਨਾ ਸ਼ਹਿਰ ਤੋਂ ਆ ਮਹਾਰਾਜ ਚੱਲ ਪਏ ਵਿਦਿਆ ਹੋ ਗਏ ਭਗਤ ਜਗਤ ਮਹਿ ਜਿਨ ਪ੍ਰਗਟਾਨੇ ਗੁਰੂ ਨਾਨਕ ਸਾਹਿਬ ਜੀ ਨੇ ਸੰਸਾਰ ਦੇ ਜਿਹੜੀ ਜਿਹੜਾ ਭਗਤੀ ਉਹਨੂੰ ਪ੍ਰਗਟ ਕੀਤਾ ਹਰ ਪਾਸੇ ਗਮਨੇ ਮਾਰਗ ਮਹਿ ਗਤ ਦਾਈ ਮੁਕਤੀ ਦਾਤੇ ਇਸ ਤਰ੍ਹਾਂ ਰਸਤੇ ਵਿੱਚ ਜਾ ਰਹੇ ਕਿਤਕ ਕੋਸ ਪਾਰ ਪਹੁੰਚੇ ਜਾਈ ਕਾਫੀ ਕੁਹਾ ਉੱਪਰ ਚਲਦੇ ਚਲਦੇ ਜਾ ਪਹੁੰਚੇ ਹਾਂ ਆਗੇ ਸਾਗਰ ਕੋ ਤਟ ਦੇਖਾ ਕਹਿੰਦੇ ਸਮੁੰਦਰ ਦਾ ਕਿਨਾਰਾ ਆ ਗਿਆ ਉਹ ਤੱਕਿਆ ਆਪ ਜੀ ਨੇ ਲੱਗਿਓ ਜਾਹ ਸੋ ਮੱਛ ਵਿਸੇਖਾ ਸਮੁੰਦਰ ਦੇ ਕਿਨਾਰੇ ਦੇ ਨਾਲ ਇੱਕ ਟਕੜਾ ਕਹਿੰਦੇ ਭਾਰੀ ਮੱਛ ਲੱਗਿਆ ਹੋਇਆ ਸੀ ਪੈਂਤੀ ਕੋਸ ਹੁਤੋ ਬਿਸਤਾਰਾ ਹੋਏ ਭਾਈ ਬਾਲੇ ਵਾਲੀ ਜਨਮ ਸਾਖੀ ਜਿਹੜੀ ਹੰਦਾਲੀਆਂ ਨੇ ਵਿਗਾੜੀ ਹੈ ਉਹਦੇ ਵਿੱਚ ਕੁਛ ਇਸ ਤਰ੍ਹਾਂ ਦੇ ਉਹ ਲਿਖਿਆ ਹੋਇਆ ਵੀ ਪੈਂਤੀ ਕੋ ਦਾ ਆਕਾਰ ਸੀ ਯਾਨੀ ਪੈਂਤੀ ਕੋ ਲੰਮਾ ਉਹ ਮੱਛ ਹੈ ਸੀ ਪੀਠ ਤਾਹ ਕੀ ਚੜੇ ਉਦਾਰਾ ਸੁਖੀ ਦਾਤੇ ਸਤਿਗੁਰੂ ਮੱਛ ਦੀ ਪਿੱਠ ਉੱਪਰ ਚੜ ਪਏ ਹਨ ਚੜ ਕਰ ਬੋਲੇ ਦੀਨ ਦਯਾਲਾ ਉਹਦੇ ਪਿੱਠ ਦੇ ਉੱਪਰ ਚੜ ਕੇ ਤੇ ਚੱਲਦੇ ਹੋਏ ਗਰੀਬਾਂ ਤੇ ਦਿਆਲਤਾ ਕਰਨ ਵਾਲੇ ਸਤਿਗੁਰੂ ਬੋਲੇ ਚੱਲੇ ਸੁਣ ਹੋ ਬੈਨ ਮਰਦਾਨਾ ਬਾਲਾ ਭਾਈ ਬਾਲਾ ਤਥਾ ਮਰਦਾਨਾ ਸਾਡਾ ਬਚਨ ਸੁਣੋ ਅਬਕਾ ਪਰ ਹਮ ਗਮਨੇ ਜਾਹੀ ਹੁਣ ਤੁਸੀਂ ਵਿਚਾਰ ਕੇ ਦੱਸੋ ਆਪਾਂ ਹੁਣ ਕਿਹਦੇ ਉੱਪਰ ਚਲੇ ਜਾ ਰਹੇ ਭੇਦ ਲਖਿਓ ਕੈਦੋ ਤੁਮ ਨਾਹੀ ਕਹਿੰਦੇ ਇਸ ਗੱਲ ਦਾ ਭੇਦ ਜਾਣਿਆ ਅਥਵਾ ਨਹੀਂ ਜਾਣਿਆ ਮੈਂ ਤਬ ਕਹਿਓ ਨਾ ਹਮ ਕੱਚ ਜਾਪੇ ਹੇ ਗੁਰੂ ਅੰਗਦ ਸਾਹਿਬ ਜੀ ਮਰਦਾਨਾ ਤਾਂ ਬੋਲਿਆ ਨੀ ਮੈਂ ਤਦੋਂ ਕਿਹਾ ਕਿ ਮਹਾਰਾ ਮੈਂ ਕੀ ਜਾਣਦਾ ਹਾਂ ਤੁਮਰੀ ਗਤ ਤੁਮ ਜਾਣੋ ਆਪੇ ਜਿਹੜੀ ਗਤੀ ਰੀਤੀ ਇਹਨੂੰ ਤੁਸੀਂ ਜਾਣਦੇ ਹੋ ਵੀ ਕਿਹਦੇ ਉੱਪਰ ਚੱਲਦੇ ਹੋ ਤਾਂ ਤੁਹਾਨੂੰ ਹੀ ਪਤਾ ਹੈ ਹਮਰੀ ਅਲਪ ਬੁੱਧ ਕਿਆ ਜਾਣੇ ਕਿਉਂਕਿ ਮਹਾਰਾਜ ਸਾਡੀ ਤਾਂ ਦੋਹਾਂ ਦੀ ਬੁੱਧੀ ਥੋੜੀ ਹੈ ਅਸੀਂ ਕੀ ਜਾਣਦੇ ਹਾਂ ਤੁਮ ਪਰਮੇਸ਼ੁਰ ਪੁਰਖ ਮਹਾਨੇ ਇਹਦਾ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਪਰਮੇਸ਼ਰ ਦਾ ਸਰੂਪ ਮਹਾਪੁਰਖ ਮਹਾਨ ਸੋ ਹਮ ਲਖ ਹੈ ਜੋ ਆਪ ਲਿਖਾਵੋ ਅਸੀਂ ਤਾਂ ਦੋਵੇਂ ਉਨਾ ਕੁ ਜਾਣਦੇ ਹਾਂ ਜਿੰਨਾ ਕੁ ਤੁਸੀਂ ਸਾਨੂੰ ਮਹਾਰਾਜ ਜਨਾ ਦਿੰਦੇ ਸਮਝਾ ਦਿੰਦੇ ਦੇਖਾ ਸੋ ਜੋ ਆਪ ਦਿਖਾਵੋ ਜਿੰਨਾ ਕੁ ਮਹਾਰਾਜ ਆਪ ਕਹਿੰਦੇ ਦਿਖਾ ਦਿੰਦੇ ਉਨਾ ਕੁ ਅਸੀਂ ਅੱਖਾਂ ਨਾਲ ਦੇਖ ਲੈਂਦੇ ਹਾਂ ਗੁਰੂ ਭਨੈ ਇਹ ਮੱਛ ਮਹਾਨ ਗੁਰੂ ਮਹਾਰਾਜ ਕਹਿੰਦੇ ਭਾਈ ਬਾਲਾ ਜਿਹਦੇ ਉੱਪਰ ਦੀ ਆਪਾਂ ਜਾ ਰਹੇ ਹਾਂ ਬੜਾ ਤਕੜਾ ਕਹਿੰਦੇ ਮੱਛ ਹੈ ਕਿਤੇ ਕਾਲ ਕੇ ਕਰਤ ਭਯਾਨ ਨੇ ਸਮੇਂ ਦੇ ਇਹਦੇ ਉੱਪਰ ਹੀ ਆਪਾਂ ਚਲੇ ਜਾ ਰਹੇ ਹਾਂ ਆਗੇ ਕੀਤੀ ਦੂਰ ਲਾ ਲਖੀਏ ਅੱਗੇ ਵੀ ਕਿਤਨੇ ਦੂਰ ਤੱਕ ਇਹ ਮੱਛ ਦਾ ਸਰੀਰ ਜਾਣਿਆ ਜਾਂਦਾ ਚੱਲ ਹੋ ਭਲੀ ਬਿਦ ਸੋ ਇਹ ਪਿਖੀਏ ਚੱਲ ਵੀ ਭਾਈ ਬਾਲਾ ਮਰਦਾਨਾ ਆਪਾਂ ਇਹਨੂੰ ਚੰਗੀ ਤਰ੍ਹਾਂ ਦੇਖੀਏ ਵੀ ਕਿੱਥੇ ਕੁ ਤੱਕ ਹੈ ਇਹਦਾ ਅਖੀਰੀ ਜਾਏ ਸੀਸ ਪਰ ਕੀਨੋ ਡੇਰਾ ਕਹਿੰਦਿਆਂ ਕਹਿੰਦਿਆਂ ਗੁਰੂ ਮਹਾਰਾਜ ਜਿੱਥੇ ਉਹ ਮੱਛ ਦਾ ਸਿਰ ਜਾ ਉੱਥੇ ਜਾ ਕੇ ਆਪਣਾ ਡੇਰਾ ਕਰ ਲਿਆ ਆਸਣ ਲਾ ਲਿਆ ਤਬ ਮਰਦਾਨੇ ਮੁਖ ਤੇ ਹੇਰਾ ਮਰਦਾਨੇ ਨੇ ਇਧਰ ਉਧਰ ਜਾ ਦੇਖਿਆ ਵੀ ਉਹ ਜਿਹੜਾ ਉਹ ਮੱਛ ਦਾ ਮੂੰਹ ਜਾ ਡਿਆ ਵੇਖਿਆ ਪਸਰਿਓ ਦੀਸਤ ਵੱਡੋ ਆਕਾਰਾ ਬਹੁਤ ਵੱਡੇ ਆਕਾਰ ਦਾ ਮੂੰਹ ਜਾ ਅਡਿਆ ਦੇਖਦੇ ਸੀ ਇਸ ਨੂੰ ਦੀਰਗ ਲੋਚਨ ਕੇ ਵਿਸਤਾਰਾ ਨੇਤਰ ਉਹਦਾ ਬੜਾ ਭਾਰੀ ਫੁਲਾ ਹੈ ਵੱਡੇ ਹੋਏ ਨੇਤਰ ਬੜੇ ਬੜੇ ਹਨ ਦੋਹਰਾ ਭੈ ਕਰ ਉਰ ਬਿਸ ਮਾਦੇ ਉਸ ਵੇਲੇ ਮਰਦਾਨਾ ਰਿਦੇ ਪੈ ਜਾ ਕਰਕੇ ਬੜਾ ਅਚਰਜਾ ਹੱਕਾ ਬੱਕਾ ਜਾ ਹੋਇਆ ਅਸਬਿਦ ਬਚਨ ਅਲਾਏ ਇਸ ਤਰ੍ਹਾਂ ਦਾ ਬਚਨ ਸਤਿਗੁਰਾਂ ਨੂੰ ਕਹਿਣ ਲੱਗਿਆ ਮਰਦਾਨਾ ਸ੍ਰੀ ਗੁਰ ਤੁਮਰੀ ਕੁਦਰਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਤੁਹਾਡੀਆਂ ਜਿੰਨੀਆਂ ਕੁਦਰਤਾਂ ਤਾਕਤਾਂ ਸ਼ਕਤੀਆਂ ਹਨ ਤੁਮ ਹੀ ਕੋ ਬਨ ਆਏ। ਇਹਦਾ ਤੁਹਾਨੂੰ ਹੀ ਬਣਾਉਣੀ ਹੈ, ਤੁਹਾਡੇ ਕੋਲ ਇਹੋ ਜਿਹੀਆਂ ਤਾਕਤਾਂ ਹੈ, ਮਹਾਰਾਜ ਸਾਡੇ ਵਰਗੇ ਨਵਪੁੰਮਿਆਂ ਕੋਲ ਕੀ ਕੁਝ ਹੋਣਾ ਹੈ। ਚੌਪਈ ਜਾਮਨ ਬਸੇ ਭਈ ਪੁਨ ਭੋਰਾ। ਇਸ ਤਰ੍ਹਾਂ ਮਰਦਾਨੇ ਨੇ ਰੱਖਿਆ, ਰਾਤ ਹੋ ਗਈ ਹੈ ਤੇ ਰਾਤ ਮਹਾਰਾਜ ਦੇ ਸਿਰ ਤੇ ਰਹੇ ਤੇ ਜਦੋਂ ਸਵੇਰ ਜੇ ਹੋਈ ਹੈ। ਮੱਛ ਦੇਹ ਛੁੱਟ ਪਲਟੀ ਔਰ ਮਹਾਰਾਜ ਦੇ ਚਰਨ ਛੋਹੇ, ਐਸੀ ਕਲਾ ਵਰਤੀ ਹੈ ਮਛਲੀ ਦੇਹ ਪਲਟ ਕੇ ਬਦਲ ਗਈ ਹੈ। ਉਸਤਤ ਕਹਿਤ ਕਰੀ ਪਦ ਬੰਦਨ। ਦੇਵਤੇ ਸਰੂਪ ਵਿੱਚ ਹੋ ਕੇ ਇਸ ਤਰ੍ਹਾਂ ਮੱਥਾ ਟੇਕ ਕੇ ਨੇ ਬੜੀ ਮਹਿਮਾ ਸਤਿਗੁਰੂ ਦੀ ਕੀਤੀ। ਜਿਦਾ ਆਨੰਦ ਤਨ ਦੁੰਦ ਨਿਕੰਦਨ। ਨਾਨਕ ਸਾਹਿਬ ਤੁਸੀਂ ਚੇਤਨ ਸਰੂਪ ਹੋ, ਤੁਸੀਂ ਆਨੰਦ ਰੂਪ ਹੋ, ਤੁਸੀਂ ਸਰੀਰਾਂ ਦੇ ਦੁੱਖਾਂ ਉਪਦਰਮਾਂ ਨੂੰ ਕੱਟਣ ਵਾਲੇ ਹੋ। ਸ੍ਰੀ ਪਰਮਾਤਮ ਦੇਵਲ ਦੇਵੰ। ਤੁਸੀਂ ਤਾਂ ਸਵਾਏ ਮਨ ਪਰਮਾਤਮਾ ਦਾ ਸਰੂਪ, ਦੇਵਤਿਆਂ ਵੀ ਦੇਵ ਰੂਪ ਹੋ, ਪ੍ਰਕਾਸ਼ ਰੂਪ ਹੋ। ਲਖ ਨਾ ਸਕਹਿ ਕੋ ਰਾਵਰ ਭੇਵੰ। ਗੁਰੂ ਨਾਨਕ ਸਾਹਿਬ ਆਪ ਜੀ ਦਾ ਜਿਹੜਾ ਕੋਈ ਭੇਤ ਸੰਸਾਰੀ ਜੀਵ ਨਹੀਂ ਜਾਣ ਸਕਦਾ। ਤੇ ਬਿਲੋਕ ਬੇਦੀ ਕੁਲ ਕੇਤਾ। ਉਹ ਜਿਹੜਾ ਮੱਛ ਸਰੀਰ ਛੱਡ ਕੇ ਦੇਵ ਰੂਪ ਵਿੱਚ ਬਣਿਆ ਹੋਇਆ, ਉਸਨੂੰ ਵੇਖ ਕੇ ਬੇਦੀਆਂ ਦੇ ਕੁਲ ਦੇ ਪ੍ਰਕਾਸ਼ ਗਰੂਪ ਸਤਿਗੁਰੂ ਜੀ ਬੋਲੇ ਬਚਨ ਬੂਝਨੇ ਹੇਤਾ। ਪੁੱਛਣ ਵਾਸਤੇ ਸਰਾਪ ਜੀ ਬਚਨ ਬੋਲੇ ਚੱਲੇ। ਕੌਣ ਹੈ ਤੂੰ ਕਹੋ ਬੁਝਾਈ। ਕਹਿੰਦੇ ਵੀ ਤੂੰ ਕੌਣ ਹੈ ਸਾਨੂੰ ਸਮਝਾ ਕੇ ਦੱਸ। ਕੈਸੇ ਮੱਛ ਦੇਹ ਵੱਡ ਪਾਈ। ਪਹਿਲਾਂ ਬੜੀ ਭਾਰੀ ਮੱਛ ਦੀ ਦੇਹ ਤੂੰ ਕਿਸ ਤਰ੍ਹਾਂ ਪਾ ਲਈ ਸੀ। ਤੇ ਤਜ ਧਾਰਿਓ ਦੇਹ ਨਵੀਨਾ। ਹੁਣ ਕਹਿੰਦੇ ਮੱਛ ਦੇ ਦੇਹ ਨੂੰ ਛੱਡ ਕੇ ਤੂੰ ਨਵਾਂ ਹੀ ਸਰੀਰ ਧਾਰਨ ਕਰ ਲਿਆ। ਪੱਟ ਭੂਖਨ ਸੁੱਠ ਪਹਿਰ ਪ੍ਰਬੀਨ। ਸਿਆਣੇ ਸੋਹਣੇ ਕੱਪੜੇ ਤੇ ਸੋਹਣੇ ਗਹਿਣੇ ਤੂੰ ਪਹਿਲੇ, ਹੁਣ ਤੂੰ ਸੋਹਣਾ ਬਣ ਕੇ ਖੜ ਗਿਆ। ਬੋਲਿਓ ਤਬੈ ਸੁਣੋ ਭਗਵੰਤਾ। ਉਸ ਵੇਲੇ ਜਿਹੜਾ ਮੱਛ ਤੋਂ ਬਦਲ ਕੇ ਦੇਵ ਸਰੂਪ ਬਣਿਆ ਬੋਲਿਆ, ਹੇ ਪਰਮੇਸ਼ਰ ਭਗਵੰਤ ਸਰੂਪ ਸੁਣੋ ਜੀ। ਤੁਮ ਜਾਣਤ ਸਭ ਬਿਦ ਬਿਰਤੰਤਾ। ਮਾਰਾ ਮੇਰਾ ਸਾਰਾ ਜਿਹੜਾ ਬਿਰਤਾਂਤ ਹੈ ਸਾਰੀ ਗੱਲਬਾਤ ਨੂੰ ਚੰਗੀ ਤਰ੍ਹਾਂ ਜਾਣਦੇ। ਅਪਰ ਸੁਨਾਵਨ ਕੇ ਹਿਤ ਗਾਥਾ। ਜਿਹੜੇ ਆਪਣੇ ਆਪ ਦੇ ਹੋਰ ਦੋ ਨਾਲ ਸਾਥੀ ਹਨ ਭਾਈ ਬਰਗਾਲਾ, ਉਹਨਾਂ ਨੂੰ ਜਣਾਉਣ ਵਾਸਤੇ ਜਿਹੜੀ ਇਹ ਗੱਲਬਾਤ ਹੈ ਕਥਾ ਹੈ। ਮੋਰ ਸਾਥ ਬੂਝੋ ਜਗਨਾਥਾ। ਇਹ ਸੰਸਾਰ ਦੇ ਮਾਲਕ ਮੇਰੇ ਪਾਸੋਂ ਪੁੱਛਦੇ ਆ ਵੀ ਤੂੰ ਕੌਣ ਹੈ। ਤ੍ਰੇਤੇ ਯੁਗ ਭਾ ਜਨਕ ਵਿਦੇਹੀ। ਗੁਰੂ ਨਾਨਕ ਸਾਹਿਬ ਸੁਣੋ, ਤ੍ਰੇਤੇ ਯੁਗ ਦੇ ਵਿੱਚ ਵਿਦੇਹੀ ਜਨਕ ਰਾਜਾ ਹੋਇਆ ਹੈ। ਤੇ ਸੇਵਕ ਹਾਂ ਸੇਵਕ ਰੇਹੀ। ਜਨਕ ਰਾਜੇ ਵਿਦੇਹੀ ਦਾ ਮਹਾਰਾ ਮੈਂ ਸੇਵਕ ਬਣ ਕੇ ਸੇਵਾ ਕਰਦਾ ਹੁੰਦਾ ਸੀ। ਇੱਕ ਦਿਨ ਕਾਜ ਕਰਨ ਕੁਛ ਭਾਖਾ। ਇੱਕ ਦਿਨ ਮਹਾਰਾ ਜਨਕ ਰਾਜੇ ਨੇ ਮੈਨੂੰ ਕੋਈ ਕੰਮ ਕਰਨ ਵਾਸਤੇ ਕਹਿ ਦਿੱਤਾ ਵੀ ਸੇਵਕ ਆ ਕਰ ਲੈ। ਕੀਨ ਤਬਹਿ ਮੈਂ ਰਿਸ ਉਰ ਰਾਖਾ। ਕੰਮ ਤਾਂ ਮੈਂ ਕਰ ਦਿੱਤਾ ਪਰ ਇਹਦੇ ਵਿੱਚ ਗੁੱਸਾ ਜਾ ਰੱਖਿਆ ਵੀ ਵੇਖੇ ਬਾਕੀ ਵਿਹਲੇ ਬੈਠੇ ਆ ਤੇ ਮੈਨੂੰ ਹੀ ਕਹਿ ਛੱਡਦੇ ਵੀ ਤੂੰ ਹੀ ਕਰ। ਜਨਕ ਜਾਨ ਮਨ ਬਚਨ ਬਖਾਨਾ। ਜਨਕ ਰਾਜੇ ਨੇ ਮਨ ਵਿੱਚ ਜਾਣ ਕੇ ਵੀ ਔਖਾ ਜਿਹਾ ਹੁੰਦਾ ਹੈ, ਗੁੱਸੇ ਜੇ ਹੁੰਦਾ, ਉਸ ਵੇਲੇ ਉਹ ਬਚਨ ਕਹਿ ਦਿੱਤਾ ਸੁਤੇ ਸਿੱਧ। ਤਰਫ ਮੀਨ ਜਿਉਂ ਕਾਜ ਕਰਨ। ਉਹ ਸੇਵਕਾ ਜਿਵੇਂ ਮੱਛ ਤੜਫਦਾ ਹੁੰਦਾ ਨਾ, ਉਹ ਤੜਫਦਾ ਹੋਇਆ ਤੂੰ ਕੰਮ ਜਿਹਾ ਕਰਦਾ ਹੈ। ਤਿਨਕੇ ਬਚਨ ਮੀਨ ਤਨ ਪਾਇਓ। ਗੁਰੂ ਨਾਨਕ ਸਾਹਿਬ ਉਹ ਜਨਕ ਰਾਜ ਦੇ ਬਚਨ ਕਰਕੇ ਹੁਣ ਮੈਂ ਮਹਾਰਾ ਮੱਛ ਦਾ ਸਰੀਰ ਪਾਇਆ ਹੋਇਆ ਸੀ। ਤੁਮਰੇ ਚਰਨ ਪਰਸ ਛੁਟਕਾਇਓ। ਮੇਰੇ ਸੀਸ ਤੇ ਤੁਹਾਡੇ ਚਰਨਾਸ਼ ਹੋਏ ਹਨ, ਜਿਸ ਕਰਕੇ ਮਹਾਰਾ ਮੱਛ ਦਾ ਸਰੀਰ ਤੋਂ ਖਹਿੜਾ ਛੁੱਟ ਗਿਆ, ਦੇਵ ਸਰੂਪ ਮੈਂ ਬਣ ਗਿਆ ਹਾਂ। ਅਸ ਕਹਿ ਦੇਵ ਸਦਨ ਕੋ ਗਯੋ। ਇਸ ਤਰ੍ਹਾਂ ਸਾਰਾ ਆਪਣਾ ਪਿਛੋਕੜ ਦੱਸ ਕੇ ਦੇਵ ਲੋਕ ਨੂੰ ਚਲਾ ਗਿਆ। ਜਨਕ ਸਰਾਪ ਤੇ ਛੂਟ ਪਯੋ। ਜਨਕ ਦਾ ਬੜਾ ਭਾਰੀ ਵੱਡਾ ਸਰਾਪ ਸੀ, ਇਹ ਤੋਂ ਇਹ ਛੁੱਟ ਗਿਆ ਹੈ। ਬਾਹਰੋਂ ਆਗੇ ਕੀਨ ਪਿਆਨਾ। ਇਸ ਤਰ੍ਹਾਂ ਇਹਦਾ ਸਰਾਪ ਛਡਾ ਕੇ ਭਲਾ ਕਰਕੇ ਫਿਰ ਸਤਿਗੁਰੂ ਨੇ ਅੱਗੇ ਚੱਲਣਾ ਕੀਤਾ ਹੈ। ਚਲਤੇ ਮਗ ਬੋਲਿਓ ਮਰਦਾਨਾ, ਰਸਤੇ ਵਿੱਚ ਚੱਲਦਾ ਚੱਲਦਾ ਮਰਦਾਨਾ ਫਿਰ ਬੋਲ ਪਿਆ ਹੈ, ਸ੍ਰੀ ਪ੍ਰਭ ਬਖਸ਼ੋ ਖਤਾ ਹਮਾਰੀ। ਕਹਿਣ ਲੱਗਾ, ਹੇ ਪਰਮੇਸ਼ਰ ਸਤਿਗੁਰੂ, ਮੇਰੀ ਭੁੱਲ ਗਲਤੀ ਮਾਫ ਕਰ ਦਿਓ ਜੀ। ਮੈਂ ਮਹਿਮਾ ਲਖੀ ਤੁਮਾਰੀ, ਮੈਂ ਮਰਾਸੀ ਮਰਦਾਨੇ ਨੇ ਮਾਰਾ ਤੁਹਾਡੀ ਮਹਿਮਾ ਨਹੀਂ ਜਾਣੀ। ਸਨਮੁਖ ਬਚਨ ਕਹਿਤ ਨਿਤ ਰਹਿਤਾ, ਮਾਰਾ ਤੁਹਾਡੇ ਸਾਹਮਣੇ ਕੋਈ ਨਾ ਕੋਈ ਬਚਨ ਕਹਿੰਦਾ ਹੀ ਰਹਿੰਦਾ ਪੁੱਠਾ ਸਿੱਧਾ। ਆਦਰ ਰਾਖਣ ਬਿਧ ਨਹਿ ਲਹਿਤਾ, ਆਪ ਜੀ ਦਾ ਆਦਰ ਸਤਿਕਾਰ ਕਰਨਾ ਉਸ ਤਰ੍ਹਾਂ ਦਾ ਤਰੀਕਾ ਮੈਂ ਜਾਣਦਾ ਨਹੀਂ, ਮੈਨੂੰ ਪਤਾ ਨਹੀਂ ਵੀ ਕਿਵੇਂ ਆਦਰ ਸਤਿਕਾਰ ਨਾਲ ਮੈਂ ਕਹਿਣਾ। ਸਤਿਗੁਰੂ ਐਵੇਂ ਹੀ ਪੁੱਛ ਲੈਣਾ ਪੁੱਠਾ ਸਿੱਧਾ। ਬਿਗਸ ਬਦਨ ਤੇ ਬਚਨ ਉਚਾਰੇ, ਮਹਾਰਾਜ ਨੇ ਮੁੱਖੋਂ ਕੁਛ ਹੱਸ ਕੇ ਮਰਦਾਨੇ ਨੂੰ ਬਚਨ ਕਹੇ। ਪੂਰਬ ਬਖਸ਼ੇ ਗੁਣ ਹੈ ਤੁਮਾਰੇ, ਮਰਦਾਨਾ ਸਭ ਤੋਂ ਪਹਿਲਾਂ ਜਿੰਨੇ ਤੇਰੇ ਗੁਨਾਹ ਸੀ ਉਹ ਮਾਫ ਕੀਤੇ, ਪਾਛੇ ਤੇ ਆਪਣੇ ਸੰਗ ਲੀਨੋ, ਫਿਰ ਕਹਿੰਦੇ ਬਾਅਦ ਵਿੱਚ ਤੈਨੂੰ ਆਪਣੇ ਨਾਲ ਕਹਿੰਦੇ ਲਿਆ, ਪਹਿਲਾਂ ਗੁਨਾਹ ਬਖਸ਼ੇ। ਕਿਉਂ ਸੰਸਾ ਤੁਮ ਉਰ ਮਹਿ ਕੀਨੋ, ਵੀ ਮਰਦਾਨੇ ਦੇ ਦੇਵ ਜੀ ਕਿਉਂ ਸੰਸਾ ਜਾ ਤਖਲਾ ਜਾ ਕਰ ਲਿਆ, ਵੀ ਮੈਂ ਬੋਲਦਾ ਬੇਅਦਬੀ ਕਰਦਾ। ਦੋਹਰਾ ਬਿਗਸਿਓ ਮਰਦਾਨਾ ਤਬ ਹੈ, ਮਹਾਰਾਜ ਨੇ ਕਿਹਾ ਵੀ ਸਾਰੇ ਗੁਨਾਹ ਪਹਿਲਾਂ ਬਖਸ਼ ਕੇ ਫਿਰ ਤੈਨੂੰ ਨਾਲ ਲਿਆ, ਫਿਰ ਮਰਦਾਨਾ ਤਾਂ ਬਹੁਤ ਖੁਸ਼ ਹੋ ਗਿਆ। ਚੱਲੇ ਸਿੰਧ ਪਾਰ ਜਾਏ, ਇੱਧਰ ਮਹਾਰਾਜ ਦੇ ਨਾਲ ਭਾਈ ਮਾਲਾ ਮਰਦਾਨਾ ਸਮੁੰਦਰ ਦੇ ਵੀ ਉਸੇ ਤਰ੍ਹਾਂ ਹੀ ਚਲੇ ਜਾ ਰਹੇ। ਤਵ ਖੁਦਾਏ ਮਹਿ ਭੇਦ ਨਹਿ, ਮਰਦਾਨਾ ਫਿਰ ਕਹਿੰਦਾ ਮਹਾਰਾਜ ਗੁਰੂ ਨਾਨਕ ਸਾਹਿਬ, ਸੱਚ ਤਾਂ ਇਹ ਹੈ ਤੁਹਾਡੇ ਵਿੱਚ ਤੇ ਖੁਦਾ ਵਿੱਚ ਕੋਈ ਫਰਕ ਨਹੀਂ ਹੈ, ਵੱਖਰਾ ਪੁਣਾ ਨਹੀਂ ਹੈ। ਇਸ ਬਿਧ ਬਚਨ ਅਲਾਏ, ਇਸ ਤਰ੍ਹਾਂ ਸ਼ਰਧਾ ਦੇ ਬਚਨ ਮਰਦਾਨਾ ਕਹਿ ਰਿਹਾ ਸੀ, ਤੁਸੀਂ ਤੇ ਖੁਦਾ ਮਾਰਾ ਕੋਈ ਫਰਕ ਨਹੀਂ ਕੋਈ ਹੋ। ਚੌਪਈ ਸ੍ਰੀ ਗੁਰ ਕਹਿ ਨਾ ਬਚਨ ਅਲਾਵਾ, ਮਾਰਾ ਕਹਿਣ ਲੱਗੇ ਮਰਦਾਨੇ ਕੋਈ ਬਚਨ ਨਾ ਬੋਲ, ਤੂਸ਼ਨ ਮਮ ਪਸਚਾਤ ਹੈ ਆਵਾ, ਸਾਡੇ ਪਿੱਛੇ ਐਨ ਚੁੱਪ ਕਰਕੇ ਤੁਰਿਆ ਆ। ਹੇ ਪ੍ਰਭ ਡਰ ਕਾਂਕੋ ਅਬ ਮੋਹੀ, ਨਾ ਕਹਿਣ ਲੱਗਿਆ ਮਹਾਰਾਜ ਮੈਨੂੰ ਹੁਣ ਭਲਾ ਕਾਹਦਾ ਕੋਈ ਡਰ ਪੈ ਹੈਗਾ, ਤੁਮਰੋ ਸੰਗ ਸਦਾ ਜਾ ਹੋਹੀ, ਜਿਹੜਾ ਤੁਹਾਡੇ ਨਾਲ ਹੀ ਹਮੇਸ਼ਾ ਰਹਿ ਰਿਹਾ, ਮੈਨੂੰ ਤੁਹਾਡੇ ਹੁੰਦਿਆਂ ਕਿਹਦਾ ਭਲਾ ਡਰ ਹੈ। ਬਹਰੋ ਭਨਤ ਭਏ ਗਤ ਦਾਨਾ ਦਾਏ, ਮਰਦਾਨਾ ਨਾ ਹਟਿਆ ਫਿਰ ਮੁਕਤੀ ਦਾਤੇ, ਸਤਿਗੁਰੂ ਨੇ ਕਿਹਾ ਮਰਦਾਨਿਆ ਅਗਰਜ ਆਵਤ ਵੱਡੀ ਬੁਲਾਏ, ਕਰ ਜਾ ਕਹਿੰਦੇ ਅੱਗੇ ਬੜੀ ਭਾਰੀ ਤਕੜੀ ਬਲਾ ਆ ਰਹੀ ਹੈ। ਰੂਪ ਭਯਾਨਕ ਦੇਹੇ ਵਿਸੇਖੀ, ਆਹਦਾ ਭਿਆਨਕ ਜਿਹਾ ਸਰੂਪ ਹੈ ਤੇ ਦੇਵੀ ਬੜੀ ਤਕੜੀ ਵੱਡੀ ਸਾਰੀ ਹੈ। ਡਰ ਪਾਵੇ ਜਿਨ ਅੰਗਨ ਦੇਖੀ, ਸਰੀਰ ਦੇ ਅੰਗਾਂ ਨੂੰ ਦੇਖ ਕੇ ਡਰ ਪਾਈਦਾ ਪੈ ਆਉਂਦਾ। ਬੋਲਿਓ ਭੈ ਧਰ ਕੇ ਮਰਦਾਨਾ, ਇਸ ਤਰ੍ਹਾਂ ਸੁਣ ਕੇ ਮਰਦਾਨਾ ਤਾਂ ਡਰ ਚ ਪੈ ਜਾ, ਧਰ ਕੇ ਫਿਰ ਬੋਲਿਆ ਫਟਾਫਟ, ਕਿਉਂ ਅਬ ਅਗਰਜ ਕਰ ਹੋ ਭਿਆਨਾ, ਗੁਰੂ ਨਾਨਕ ਸਾਹਿਬ ਫਿਰ ਅੱਗੇ ਨੂੰ ਕਿਵੇਂ ਤੁਸੀਂ ਤੁਰੇ ਜਾਂਦੇ ਹੋ। ਤੂਰਨ ਹਟ ਕਰ ਚੱਲ ਹੋ ਪਿਛਾਰੀ, ਛੇਤੀ ਦੇ ਕੇ ਨਾ ਪਿੱਛੇ ਨੂੰ ਮੁੜ ਕੇ ਚੱਲੋ ਜੀ ਆਪ। ਰਾਖੋ ਇਸ ਤੇ ਦੇਹ ਹਮਾਰੀ, ਮਾਰਾ ਬੁਲਾ ਨੂੰ ਤੁਹਾਨੇ ਤਾਂ ਕੁਛ ਨੀ ਕਹਿਣਾ, ਬਾਲੇ ਨੂੰ ਕੁਛ ਕਹਿਣਾ, ਮੈਨੂੰ ਹੀ ਬੁਲਾ ਨੇ, ਮੇਰੇ ਸਰੀਰ ਨੂੰ ਰੱਖ ਲੋ ਬਚਾ ਕੇ। ਪਿਖ ਭੈ ਆਤੁਰ ਕਿਰਪਾ ਨਿਧਾਨਾ, ਗੁਰੂ ਮਹਾਰਾਜ ਨੇ ਭੈਣ ਨਾਲ ਵਿਆਕਲ ਜਿਹਾ ਹੋਇਆ ਮਰਦਾਨਾ ਦੇਖ ਕੇ, ਮੁਸਕਾਵਤ ਮੁਖ ਬਚਨ ਬਖਾਨਾ, ਮੁਖੋਂ ਹੱਸਦਿਆਂ ਹੱਸਦਿਆਂ ਬਚਨ ਕਿਹਾ ਮਰਦਾਨੇ ਨੂੰ, ਭਾਗੇ ਤੇ ਅਬ ਜਾਏ ਨਾ ਦੇਈ, ਮਰਦਾਨਾ ਜੇ ਆਪਾਂ ਪਿੱਛੇ ਨੂੰ ਭੱਜ ਚੱਲੀਏ ਨਾ ਇਹਨੇ ਜਾ ਨਹੀਂ ਦੇਣਾ ਬਲਾ ਨੇ। ਧਾਏ ਸਮੀਪ ਪਹੁੰਚ ਗਹਿ ਲਈ, ਕਹਿੰਦੇ ਦੌੜ ਕੇ ਨੇੜੇ ਹੋ ਕੇ ਇਹਨੇ ਫਾੜੀ ਲੈਣਾ ਤੈਨੂੰ, ਦੋਹਰਾਇਆ ਤੇ ਆਗੇ ਹੀ ਚੱਲ ਹੋ। ਇਸ ਕਰਕੇ ਮਰਦਾਨੇ ਹੁਣ ਪਿੱਛੇ ਕੀ ਮੁੜਨਾ, ਅੱਗੇ ਹੀ ਤੁਰੇ ਚੱਲ। ਭਲੀ ਕਰੇ ਕਰਤਾਰ, ਜਿਹੜਾ ਕਰਤਾਰ ਹੈ ਚੰਗੀ ਗੱਲ ਹੀ ਕਰੇਗਾ। ਕੱਲ ਸਨਮੁਖ ਆਵਤ ਬਚਨ ਕਹਿ ਰਹੇ ਸੀ ਨਾਰਦ ਦੇ ਘਰ ਵਾਰੀ ਜਿਹੜੀ ਲੜਾ ਲੜਾ ਕਲਾ ਨਾਮ ਦੀ ਇਸਤਰੀ ਆ ਉਹ ਆ ਗਈ ਹੈ। ਚਾਹੇ ਬੇਖ ਬੇਕਰਾਰ ਇਸ ਕਲਾ ਦਾ ਕਹਿੰਦੇ ਜਿਹੜਾ ਭੇਖ ਜਿਹਾ ਸਰੂਪ ਜਿਹਾ ਬੜਾ ਭਿਆਨਕ ਹੈ, ਡਰਾਉਣੀ ਹੈ। ਚੌਪਈ ਮੇਚਕ ਬਰਨ ਅਰਨ ਚੱਖ ਜਾ ਕੇ ਸਰੀਰ ਦਾ ਰੰਗ ਹੈ ਕਾਲੇ ਕੱਟੇ ਵਰਗਾ ਤੇ ਨੇਤਰ ਜੇ ਲਾਲੋ ਲਾਲ, ਦੀਰਘ ਦਾਂਤ ਭਿਆਨਕ ਤਾਂ ਕੇ ਲੰਮੇ ਲੰਮੇ ਜਿਹੜੇ ਦੰਦ ਹੈ ਭਿਆਨਕ ਜੇ ਹੈ ਉਹ, ਆਂਤ ਨਰਨ ਜਿਹ ਗਰੀਵਾ ਡਾਰੀ ਆਪਣੇ ਗਲ ਦੇ ਵਿੱਚ ਮਨੁੱਖ ਦੀਆਂ ਆਂਦਰਾਂ ਜੀਆਂ ਪਾਈਆਂ ਹੋਈਆਂ, ਕਰਮ ਹੈ ਰਕਤ ਕਪਾਲੀ ਧਾਰੀ ਵਿੱਚ ਕਹਿੰਦੇ ਲਹੂ ਪੀਣ ਵਾਲਾ ਖੱਪਰ ਜਾ ਠੂਠਾ ਜਾ ਫੜਿਆ ਹੋਇਆ, ਲੋਹਿਤ ਬਾਲ ਛੁਟੇ ਜਿਸ ਪੀਠਾ ਜਿਹਦੇ ਪਿਛੜੇ ਤਰਫ ਕਹਿੰਦੇ ਉਹ ਲੋਹੇ ਰੰਗੇ ਜਾਣੀ ਭੂਰੇ ਜੇ ਰੰਗ ਦੇ ਬਾਲ ਜੇ ਛੁੱਟੇ ਝਾਟਾ ਜਾ ਖਿਲ ਰਿਹਾ ਹੋਇਆ, ਕੰਪਾਵਤ ਸੁਰ ਅਸੁਰ ਹੈ ਡੀਠਾ ਜੇ ਕੋਈ ਦੇਵਤਾ ਜਾਂ ਦੈਨ ਦੇਖਦੇ ਉਹਨੂੰ ਕਹਿੰਦੇ ਉਹਨੂੰ ਵੀ ਕੰਬਾ ਦਿੰਦੀ ਕੰਬਾ ਚਾੜ ਦਿੰਦੀ ਹੈ, ਬਦਨ ਪਸਾਰੇ ਸਨਮੁਖ ਆਈ ਮੂੰਹ ਜਾ ਅੱਡ ਕੇ ਤੇ ਸਾਹਮਣੇ ਨੂੰ ਆਈ ਏ ਕਲਾ, ਜਬ ਹੈ ਬਿਲੋਕੀ ਸ੍ਰੀ ਜਗ ਸਾਈਂ ਦੇ ਮਾਲਕ ਜਦੋਂ ਗੁਰੂ ਨਾਨਕ ਸਾਹਿਬ ਨੇ ਦੇਖਿਆ ਵੀ ਆ ਰਹੀ ਹੈ ਭਲੀ ਮਾਨਸ ਇਹ, ਇੱਕ ਡੰਡਾ ਪੁੰਨ ਜਲ ਮੈਂ ਦੇਖਾ ਮਹਾਰਾਜ ਨੇ ਉਸੇ ਵੇਲੇ ਇੱਕ ਡੰਡਾ ਜਾ ਪਾਣੀ ਉੱਪਰ ਤਰਦਾ ਜਾ ਦੇਖਿਆ ਹੈ, ਗਹਿਲੀਨੋ ਨਿਜ ਹੱਥ ਵਿਸੇਖਾ ਪਾਟੀ ਮਹਾਰਾਜ ਨੇ ਬੜਾ ਸਾਰਾ ਡੰਡਾ ਜਾ ਆਪਣੇ ਹੱਥਾਂ ਵਿੱਚ ਫੜ ਲਿਆ ਹੈ, ਤੂਰਨ ਦੌਰੀ ਜਬ ਢਿੱਗ ਆਈ ਬਹੁਤੀ ਛੇਤੀ ਦੌੜਦੀ ਜੀ ਨੇੜੇ ਨੂੰ ਆਈ ਸਤਿਗੁਰਾਂ ਦੇ, ਸੋ ਡੰਡਾ ਮੁਖ ਦੀਨ ਚਲਾਈ ਉਹ ਡੰਡਾ ਜਾ ਕਹਿੰਦੇ ਮੂੰਹ ਵੱਲ ਨੂੰ ਚਲਾ ਦਿੱਤਾ ਮਹਾਰਾਜ ਨੇ, ਬਲ ਕਰ ਗਹਿਣ ਲੱਗੀ ਨਿਜ ਹੱਥਾ ਬਲ ਜਾ ਕਰਕੇ ਜਦੋਂ ਡੰਡਾ ਜਾ ਆਪਣੇ ਹੱਥਾਂ ਵਿੱਚ ਫੜ ਲੱਗੀ ਏ ਕੱਛ ਨਾ ਚੱਲਿਓ ਬਸ ਤੇਹ ਕੇ ਸਾਥਾ, ਕਹਿੰਦੇ ਉਹ ਡੰਡੇ ਦੇ ਸਾਥ ਦਾ ਬਲਜਾ ਨੀ ਚੱਲਿਆ ਹੈ ਸੰਗ ਝੜ ਗਿਆ ਇਸ ਦੇ, ਜਬ ਗਾ ਅੰਤਰ ਦੁਖਤ ਪੁਕਾਰੀ ਸੰਗ ਦੇ ਅੰਦਰੋਂ ਨੂੰ ਗਿਆ ਨਾ ਡੰਡਾ ਜਾ ਫਿਰ ਕਹਿੰਦੇ ਦੁਖੀ ਹੋਈ ਲਾਗੀ ਚਾਂਗਰਾ ਮਾਰਨ, ਪੀੜਤ ਹੋਇਆ ਲੋਚਨ ਅੰਸ ਡਾਰੀ ਬਹੁਤ ਪੀੜਾ ਸਹਿਤ ਹੋ ਕੇ ਅੱਖਾਂ ਚੋਂ ਕਹਿੰਦੇ ਪਾਣੀ ਜਾ ਸਟਰੀ ਅਥਰੂ ਘਿਰ ਰਹੀ ਹੈ, ਦੋਹਰਾ ਪੁਨ ਨਾਰਦ ਮੁਨ ਬੇਨ ਕਰ ਜਦੋਂ ਇਹ ਚਾਂਗਰਾ ਮਾਰਦੀ ਸੀ ਉਸੇ ਵੇਲੇ ਜਿਹੜਾ ਨਾਰਦ ਮੁਨੀ ਹੈ ਪ੍ਰੇਮ ਭਗਤ ਮੈਂ ਲੀਨ ਵਾਹਿਗੁਰੂ ਦੀ ਪ੍ਰੇਮਾ ਭਗਤੀ ਵਿੱਚ ਲੀਨ ਹੋਇਆ ਹੋਇਆ, ਗਾਵਤ ਗੁਣ ਕਰ ਤਾਰ ਕੇ ਕਰਤਾਰ ਵਾਹਿਗੁਰੂ ਦੇ ਗੁਣ ਗਾਉਂਦਾ ਗਾਉਂਦਾ ਆਨ ਦਰਸ ਗੁਰ ਕੀਨ ਆ ਕੇ ਗੁਰੂ ਨਾਨਕ ਸਾਹਿਬ ਜੀ ਦੇ ਇਸਨੇ ਦਰਸ਼ਨ ਕੀਤੇ ਨੇ, ਚੌਪਈ ਦੋਹ ਦਿਸ਼ ਬੰਧ ਸੀਸ ਨਿਵਾਈ ਨਾਰਦ ਮੁਨੀ ਨੇ ਇਧਰੋਂ ਗੁਰੂ ਨਾਨਕ ਸਾਹਿਬ ਜੀ ਨੇ ਵੀ ਪਰਮੇਸ਼ਰ ਦਾ ਭਗਤੀ ਕਰਨ ਵਾਲਾ ਭਗਤ ਹੈ ਉਹ ਜਾਣ ਕੇ ਇੱਕ ਦੂਸਰੇ ਨੂੰ ਸਿਰਜੇ ਨਵਾਏ ਹਨ ਸਤਿਕਾਰ ਵਜਾਉਣ, ਕਹਿਕਾਰ ਕਲ ਕੋ ਦੀਨ ਛੁਟਾਈ ਉਸ ਤੋਂ ਬਾਅਦ ਮੱਥਾ ਟੇਕ ਕੇ ਮਹਾਰਾਜ ਨੂੰ ਕਹਿ ਕੇ ਆਪਣੀ ਘਰਵਾਲੀ ਕਲਾ ਨੂੰ ਛੁਡਾ ਦਿੱਤਾ, ਬਹੁਰ ਬਿਲੋਕਨ ਲੱਗੇ ਉਹ ਸਰੂਪਾ, ਉਸ ਤੋਂ ਬਾਅਦ ਫਿਰ ਨਾਰਦ ਮੁਨੀ ਗੁਰੂ ਮਹਾਰਾਜ ਦੇ ਸੋਹਣੇ ਸਰੂਪ ਨੂੰ ਤੱਕਣ ਲੱਗ ਪਿਆ, ਬਨੀ ਸੋ ਸ਼ਬ ਜਨ ਸੁਧਾ ਅਨੂਪਾ ਸੀ ਮਹਾਰਾਜ ਦੀ ਛਵੀ ਸੁੰਦਰਤਾ ਬਣੀ ਹੈ ਜਾਨੀ ਅਨੂਪ ਜਿਵੇਂ ਅਮਰਤੀ ਹੁੰਦਾ ਹੈ, ਪੀਤ ਨ ਤ੍ਰਿਪਤੇ ਲੋਚਨ ਡੋਨੇ ਮਹਾਰਾਜ ਦੇ ਦਰਸ਼ਨਾਂ ਰੂਪੀ ਕਹਿੰਦੇ ਅੰਮ੍ਰਿਤ ਪੀ ਰਹੀ ਹੈ ਨਿਤਨਾ ਰੂਪੀ ਡੂਨਿਆ ਰਾਹੀਂ ਪਰ ਰਜਦਾ ਨਹੀਂ, ਵਰਣਨ ਲਗਾ ਸੁਜਸ ਬਚ ਲੋਨੇ ਮਹਾਰਾਜ ਦੇ ਅੰਮ੍ਰਿਤ ਵਰਗੇ ਦਰਸ਼ਨ ਕਰਕੇ ਤੇ ਫਿਰ ਉਸਤੀ ਕਰਨ ਲੱਗ ਪਿਆ ਸੋਹਣੇ ਢੰਗ ਨਾਲ, ਆਦ ਦੁਆ ਦਸ ਵਾਕ ਬਖਾਨੇ ਗੁਰੂ ਨਾਨਕ ਸਾਹਿਬ ਤੁਸੀਂ ਤਾਂ ਪਰਮੇਸ਼ਰ ਰੂਪ ਪਹਿਲੇ ਸਭ ਤੋਂ ਜਗ੍ਹਾ ਵਿੱਚ ਜਿਹੜੇ ਉਹ ਬਾਰਾਂ ਵਾਕ ਹਨ ਪਹਿਲਾਂ ਚਾਰ ਮਹਾਂਵਾਕ ਉਹਨਾਂ ਤੋਂ ਦੋ ਦੋ ਹੋਰ ਇਸ ਤਰ੍ਹਾਂ ਬਾਰਾਂ ਵਾਕ ਤੁਸਾਂ ਨੇ ਕਹੇ ਹੈ ਪਹਿਲੇ ਯੁਗਾਂ ਵਿੱਚ, ਬ੍ਰਹਮਾ ਬ੍ਰਹਮਾ ਪ੍ਰਤੀ ਸਰੂਪ ਪਛਾਣੇ ਜਿਸ ਕਰਕੇ ਬ੍ਰਹਮਾ ਸਰੂਪ ਦੀ ਪਛਾਣ ਕਰ ਲਵੇ ਚਾਰ ਮਹਾਂਵਾਕ ਤਤਵਸੀ ਓਂ ਆਤਮਾ ਬ੍ਰਹਮ ਇਸ ਤਰ੍ਹਾਂ ਅਹੋਂ ਬ੍ਰਹਮਸਮੀ ਪ੍ਰਗਿਆਨ ਮਾਨੰਦ ਬ੍ਰਹਮ ਇਹ ਚਾਰ ਮਹਾਂਵਾਕ ਬ੍ਰਹਮਾ ਪ੍ਰਤੀ ਵੀ ਇਸ ਰੂਪ ਦੀ ਪਛਾਣ ਕਰ ਲਿਆ ਕਹੇ ਸੀ ਰਿਅੰਤਰ ਪੂਰੀ ਅਥਵਾ ਕਿਉ ਬਾਰਾ ਮਾਕ ਤੁਸੀਂ ਕਹੇ ਇਸ ਰੂਪ ਦੀ ਪਛਾਣ ਲਈ ਤਿੰਨ ਤੇ ਬਿਦ ਪੁਨ ਬੇਦ ਉਚਾਰੇ ਜਿਹੜੇ ਬਾਰਾ ਬਾਕ ਹਨ ਉਹਨਾਂ ਤੋਂ ਅੱਗੇ ਬ੍ਰਹਮਾ ਨੇ ਚਾਰ ਬੇਦ ਉਚਾਰਨ ਕੀਤੇ ਹਨ। ਸਤਯੁਗ ਧਰਮ ਕੀਨ ਪ੍ਰਤ ਪਾਰੇ ਇਸ ਤਰ੍ਹਾਂ ਜਿਹੜਾ ਸਤਯੁਗ ਦਾ ਧਰਮ ਸੀ ਉਹਦੀ ਪਾਲਣਾ ਪੋਸਣਾ ਕੀਤੀ ਨੂੰ ਕਾਇਮ ਰੱਖਿਆ ਇਹਨਾਂ ਰਾਹੀਂ ਨਾਮਹਿ ਸੰਗ ਯੋਗ ਉਪਦੇਸ਼ਾ ਨਾਮ ਦੇ ਜਾਪ ਦੇ ਨਾਲ ਜਿਹੜਾ ਯੋਗ ਕਰਨਾ ਹਠ ਯੋਗ ਕਰਨਾ ਇਹਦਾ ਵੀ ਉਪਦੇਸ਼ ਦਿੱਤਾ। ਸਿਮਰਹਿ ਨਰਜੇ ਕਟੇ ਕਲੇਸ਼ਾ ਜਿਹੜੇ ਨਾਮ ਸਿਮਰਨਗੇ ਨਾਲ ਹਠ ਯੋਗ ਕਰਨਗੇ ਉਹਨਾਂ ਦੇ ਕਲੇਸ਼ ਕੱਟੇ ਜਾਣਗੇ। ਬਹੁਰ ਨਰਨ ਕੀ ਅਲਪ ਮਨੀਖਾ ਫਿਰ ਮਹਾਰਾਜ ਤੁਸੀਂ ਪਰਮੇਸ਼ਰ ਰੂਪ ਲੋਕਾਂ ਦੀ ਦੇਖੀ ਵੀ ਬੁੱਧੀ ਤੁਛ ਹੈ ਥੋੜੀ ਹੈ। ਤਿੰਨ ਹੈ ਦੇਖ ਦੀਨੀ ਅਸ ਸਿਖਾ ਉਹਨਾਂ ਨੂੰ ਥੋੜੀ ਬੁੱਧ ਦੇ ਕੇ ਇਸ ਤਰ੍ਹਾਂ ਦੀ ਕਹਿੰਦੇ ਸਿੱਖਿਆ ਦਿੱਤੀ ਮਨ ਭੂਪਤ ਕੇ ਹੋਇ ਕਰ ਦੁਆਰਾ ਜਿਹੜਾ ਮਨੋ ਰਾਜਾ ਹੋਇਆ ਉਹਦੇ ਦੁਆਰੇ ਸੁਭ ਸਿਮਰਤ ਕੋ ਕੀਨ ਉਚਾਰਾ ਜਿਹੜੀ ਮਨੋ ਸਿਮਰਤੀ ਹੈ ਉਹਦਾ ਉਚਾਰਨ ਕੀਤਾ ਤੁਸਾਂ ਨੇ ਮਨੂ ਰਾਜਾ ਦੁਆਰਾ ਹੋ ਕੇ ਸਿਮਰਨ ਨਾਮ ਯੱਗ ਕੋ ਕਰਨਾ ਇਹ ਨਾਮ ਦਾ ਵੀ ਸਿਮਰਨ ਕਰਨਾ ਤੇ ਜਗ ਵਗੈਰਾ ਵੀ ਕਰਨੇ ਤ੍ਰਿਤੇ ਯੁਗ ਮਹਿ ਨੀਕੇ ਧਰਮ ਤ੍ਰਿਤੇ ਯੁਗ ਦੇ ਵਿੱਚ ਇਹ ਵੀ ਚੰਗਾ ਧਰਮ ਹੈ ਤਰਨ ਲਈ ਪਾਰ ਲੰਘਣ ਲਈ ਇਹ ਕਿਹਾ ਤੁਸਾਂ ਨੇ ਤਾਹੀ ਕਰ ਬਹੁ ਕੀ ਗਤ ਨਾਮ ਸਿਮਰ ਕੇ ਜਗ ਵਗੈਰਾ ਕਰਕੇ ਬਹੁਤਿਆਂ ਦੀ ਕਹਿੰਦੇ ਮੁਕਤੀ ਕਰ ਦਿੱਤੀ। ਧਰਮ ਰੀਤ ਪ੍ਰਤ ਪਾਰ ਪ੍ਰਵੀਨੀ ਇਸ ਤਰ੍ਹਾਂ ਹੈ ਸਤਿਗੁਰੂ ਪ੍ਰਵੀਨ ਧਰਮ ਦੀ ਰੀਤੀ ਪਾਲਣਾ ਪੋਸਣਾ ਕੀਤੀ ਧਰਮ ਬਧਾਇਆ ਤੁਸਾਂ ਨੇ ਪੁਨ ਤਾਂ ਤੇ ਮਤ ਮੰਦ ਪਮਾਨਾ ਦੁਆਪਰ ਦੇ ਸਮੇਂ ਵਿੱਚ ਤੁਸੀਂ ਦੇਖਿਆ ਵੀ ਜਿਹੜੇ ਬੁੱਧੀ ਪੁਰਸ਼ ਆ ਉਹ ਤਾਂ ਹੋਰ ਬੁੱਧੀ ਭੈੜੀ ਮਤ ਵਾਲੇ ਹੋ ਗਏ ਤੁਛ ਮਤ ਵਾਲੇ ਹੋ ਗਏ। ਤਿੰਨ ਹੈ ਦੇਖ ਤੁਮ ਕੀਏ ਪੁਰਾਣਾ ਉਹਨਾਂ ਥੋੜੀ ਬੁੱਧ ਵਾਲਿਆਂ ਨੂੰ ਦੇਖ ਕੇ ਤੁਸੀਂ ਫਿਰ ਜਿਹੜੇ 18 ਪੁਰਾਣ ਆ ਉਹ ਰਚ ਦਿੱਤੇ। ਵਿਆਸ ਰੂਪ ਹੋਇਆ ਸੁਗਮ ਬਖਾਨੇ ਵਿਆਸ ਦੇ ਸਰੂਪ ਦੇ ਵਿੱਚ ਉਹ ਸੌਖੇ ਢੰਗ ਨਾਲ ਵਾਰਤ ਰੂਪੀ ਜੀ ਕਹਿ ਦਿੱਤੇ। ਨਾਮ ਭਜਨ ਪੂਜਾ ਸੁਦ੍ਰਿੜਾਨੇ ਇਸੇ ਤਰ੍ਹਾਂ ਨਾਮ ਦੁਆਰਾ ਭਜਨ ਕਰਨਾ ਨਾਮ ਜਪਣਾ ਨਾਲ 16 ਪ੍ਰਕਾਰ ਦੀ ਪੂਜਾ ਵੀ ਤੁਸੀਂ ਕਰਨੀ ਉਹ ਪੱਕਿਆਂ ਕਰਾਇਆ ਉਪਦੇਸ਼ ਸਭ ਨੂੰ। ਇਹ ਦੁਆਪਰ ਮਹਿਕੀਨ ਉਧਾਰਾ ਇਸ ਤਰ੍ਹਾਂ ਦੁਆਪਰ ਦੇ ਵਿੱਚ ਨਾਮ ਜਪਾ ਕੇ ਲੋਕਾਂ ਤੋਂ ਪੂਜਾ ਕਰਾ ਕੇ ਇਹਨਾਂ ਦਾ ਉਧਾਰ ਕੀਤਾ ਤੁਸਾਂ ਨੇ। ਜਗਤ ਧਰਮ ਨੀਕੇ ਪ੍ਰਤ ਪਾਰਾ ਸੰਸਾਰ ਦੇ ਜਿਹੜਾ ਧਰਮ ਹੈ ਉਹਨੂੰ ਚੰਗੀ ਤਰ੍ਹਾਂ ਪਾਲਿਆ ਪੋਸਾ ਬੁਲਾਇਆ ਫੁਲਾਇਆ ਅਬ ਕਲ ਕਾਲ ਮਨੀਖਾ ਹੀਨੇ ਹੁਣ ਮਹਾਰਾਜ ਜਿਹੜਾ ਕਲਯੁਗ ਦਾ ਸਮਾਂ ਇਹਦੇ ਵਿੱਚ ਤਾਂ ਜਿੰਨੇ ਲੋਕ ਬੁੱਧੀ ਤੋਂ ਹੀਣੇ ਆ ਨਿਕੰਮੇ ਹੈ ਲੰਪਟ ਵਿਸ਼ੇ ਪਮਾਨ ਮਲੀਨੇ ਇਹ ਦੇਖਿਆ ਮਨੁੱਖ ਵਿਸ਼ਿਆਂ ਵਿੱਚ ਚਿੰਬੜੇ ਹੋਏ ਆ ਬਹੁਤ ਮਲੀਨ ਹੋਏ ਪਏ ਮਿਲੇ ਹੋਏ ਪੇ ਪਾਪਾ ਨਾਲ ਤਿਨਕੇ ਹਿਤ ਕਰ ਕੇ ਸੁਠ ਬਾਣੀ ਉਹਨਾਂ ਦੇ ਵਾਸਤੇ ਸੋਹਣੀ ਜਿਹੜੀ ਗੁਰਬਾਣੀ ਰਚ ਕੇ ਇੱਕ ਨਾਮ ਉਪਦੇਸ਼ ਪ੍ਰਾਣੀ ਇੱਕੋ ਨਾਮ ਦਾ ਜਿਹੜਾ ਉਪਦੇਸ਼ ਹੈ ਸਾਰੇ ਪ੍ਰਾਣਾ ਉਧਾਰੀਆਂ ਨੂੰ ਤੁਸੀਂ ਦੇ ਰਹੇ ਹੋ ਵੀ ਨਾਮ ਜਪੋ ਬਾਣੀ ਪੜੋ ਪ੍ਰੇਮ ਨਾਲ ਸਿਮਰਹਿ ਸਦਾ ਮਿਲੇ ਸਤਸੰਗਾ ਜਿਹੜੇ ਕੋਈ ਸਤਸੰਗਤ ਵਿੱਚ ਮਿਲ ਕੇ ਨਾਮ ਸਿਮਰਦੇ ਬਾਣੀ ਪੜਦੇ ਹਮੇਸ਼ਾ ਕਰੋ ਬਹੁਤ ਮੁਨ ਜਨ ਭਰਮ ਭੰਗਾ ਮਨੁੱਖਾਂ ਦਾ ਤੁਸੀਂ ਬਹੁਤਿਆਂ ਦਾ ਭਰਮ ਭੰਗਾ ਨਾਸ ਕਰ ਰਹੇ ਹੋ ਭਰਮ ਭੁਲੇਖੇ ਦੂਰ ਕਰੇ ਜਗ ਸਾਗਰ ਤੇ ਲੇਹ ਉਬਾਰੀ ਇਸ ਤਰ੍ਹਾਂ ਮਹਾਰਾ ਸੰਸਾਰ ਦੇ ਸਮੁੰਦਰ ਤੋਂ ਤੁਸੀਂ ਲੋਕਾਂ ਨੂੰ ਬਚਾ ਲਓਗੇ ਡੁੱਬਣੋ ਮਨ ਹੈ ਨਰਜੇ ਰਜਾਏ ਤੁਮਾਰੀ ਗੁਰੂ ਨਾਨਕ ਸਾਹਿਬ ਕਲਯੁਗ ਦੇ ਸਮੇਂ ਜਿਹੜੇ ਲੋਕ ਤੁਹਾਡੀ ਆਗਿਆ ਮੰਨਣਗੇ ਜਬ ਜਬ ਦੇਖੋ ਧਰਮ ਮਾਰਾ ਪਰਮੇਸ਼ਰ ਰੂਪ ਹੋ ਗੁਰੂ ਨਾਨਕ ਸਾਹਿਬ ਜਦੋਂ ਜਦੋਂ ਵੀ ਤੁਸੀਂ ਦੇਖਦੇ ਵੀ ਲੋਕਾਂ ਦੀ ਧਰਮ ਵੱਲੋਂ ਉਹ ਗਿਲਾਨ ਹੋ ਗਈ ਨਫ਼ਰਤ ਹੋ ਗਈ ਧਰਮ ਨੂੰ ਕਹਿੰਦੇ ਐਵੇਂ ਹੋਊਗਾ ਇਹ ਤਾਂ ਇੱਕ ਬੰਦਿਸ਼ ਹੈ। ਤਬ ਤਬ ਧਰ ਅਵਤਾਰ ਮਹਾਨ, ਤਦਾਤ ਦਾ ਕੋਈ ਮਹਾਨ ਅਵਤਾਰ ਧਾਰਨ ਕਰਕੇ ਆਪ ਜੀ ਆਪ ਕਰੋ ਤਾਂ ਕਿ ਪ੍ਰਤ ਪਾਰਾ, ਆਪ ਇਹ ਧਰਮ ਦੀ ਪਾਲਣਾ ਪੋਸਣਾ ਕਰਦੇ ਧਰਮ ਨੂੰ ਕਾਇਮ ਰੱਖਦੇ ਹੋ। ਸਭ ਮੇਰ ਜਾਦ ਰੱਖੋ ਸੁਖ ਸਾਰਾ, ਹਾਂ ਜੋ ਸਾਰੇ ਸੁਖ ਦੇਣ ਵਾਲੀ ਮਰਯਾਦਾ ਹੈ ਉਹਨੂੰ ਤੁਸੀਂ ਕਾਇਮ ਰੱਖਦੇ ਹੋ। ਹੋਏ ਪ੍ਰਸੰਨ ਨਾਰਦ ਮੁਨ ਤਾਈ, ਇਸ ਤਰ੍ਹਾਂ ਦੇ ਬਚਨ ਸੁਣ ਕੇ ਨਾਰਦ ਮੁਨੀ ਦੇ ਉੱਪਰ ਪ੍ਰਸੰਨ ਹੋ ਕੇ ਸਤਿਗੁਰੂ ਜੀ ਨੇ ਬੋਲੇ ਮ੍ਰਿਦਲ ਗਿਰਾ ਸੁਗਸਾਈ, ਜਗਤ ਦੇ ਮਾਲਕ ਇਸ ਤਰ੍ਹਾਂ ਕੋਮਲ ਬਚਨ ਬਾਣੀ ਬੋਲੇ ਹਨ। ਸਭ ਨੀਨ ਈਸ਼ਰ ਰਿਖ ਦੇਵਾ, ਇਹ ਵੀ ਨਾਰਦ ਮੁਨੀ ਜਿੰਨੇ ਸਾਰੇ ਮੁਨੀ ਲੋਕ ਹੈ ਇਸੇ ਤਰ੍ਹਾਂ ਰਿਖ ਰਿਖੀ ਹਨ, ਦੇਵਾ ਦੇਵਤੇ ਹੈ ਸਾਰਿਆਂ ਤੋਂ ਤੂੰ ਈਸ਼ਰ ਕੀ ਏ ਵੱਡਾ ਹੈ ਮਹਾਨ ਹੈ। ਧੰਨ ਧੰਨ ਤੁਮ ਊਤਮ ਭੇਵਾ, ਧੰਨ ਹੈ ਵੀ ਨਾਰਦ ਮੁਨ ਤੂੰ ਧੰਨ ਹੈ ਨੂੰ ਜਿਹੜਾ ਉੱਤਮ ਭੇਵ ਹੈ ਮਹਾਨ ਭੇਵ ਨੂੰ ਜਾਣਦਾ ਹੈ। ਜੋ ਵਿਰਾਟ ਰੂਪ ਕਰਤਾਰਾ, ਇਹ ਵੀ ਨਾਰਦ ਮੁਨੀ ਜਿਹੜਾ ਕਰਤਾਰ ਦਾ ਵਿਰਾਟ ਸਰੂਪ ਹੈ। ਤੇਹ ਕੋ ਮਨ ਹੋਇ ਦੇਹ ਤੁਮਾਰਾ, ਤੇਰਾ ਜਿਹੜਾ ਸਰੀਰ ਹੈ ਕਹਿੰਦੇ ਹੇ ਨਾਰਦ ਮੁਨੀ ਮਨ ਰੂਪ ਹੋ ਰਿਹਾ ਹੈ। ਉਹ ਇੱਕ ਵਿਰਾਟ ਸਰੂਪ ਦੋ ਤਰ੍ਹਾਂ ਦਾ ਹੈ, ਇੱਕ ਤਾਂ ਵੀ ਜਿਹੜੇ ਜਿਵੇਂ ਉਹ ਤਨਾ ਸ੍ਰੀ ਰਾਗ ਵਿੱਚ ਕਿਹਾ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕੋ ਸਹਿਸ ਮੂਰਤ ਨਾਨਾ ਇੱਕ ਤੋਹੀ ਸਹਿਸ ਪਦ ਬਿਮਨ ਨਾਨੇਕ ਪਦ ਗੰਧ ਬਿਨ ਸਹਿਸ ਤਵ ਗੰਧੇ ਵਿੱਚ ਚਲਤ ਮੋਹੀ। ਵੀ ਸਰਗੁਣ ਰੂਪ ਵਿੱਚ ਮਹਾਰਾਜ ਤੇਰੇ ਹਜ਼ਾਰਾਂ ਨੇਤਰ ਹਨ ਅਤੇ ਨਿਰਗੁਣ ਸਰੂਪ ਦੇ ਵਿੱਚ ਤੇਰਾ ਕੋਈ ਵੀ ਨੇਤਰ ਨਹੀਂ ਹੈ। ਸਰਗੁਣ ਸਰੂਪ ਵਿੱਚ ਤੇਰੇ ਹਜ਼ਾਰਾਂ ਹੱਥ ਪੈਰ ਹੈ ਅਤੇ ਨਿਰਗੁਣ ਸਰੂਪ ਵਿੱਚ ਤੇਰਾ ਕੋਈ ਹੱਥ ਪੈਰ ਕੋਈ ਵੀ ਨਹੀਂ ਹੈ। ਇਸ ਤਰ੍ਹਾਂ ਜਿਹੜੇ ਹਜ਼ਾਰਾਂ ਚਰਨ ਜਿਹੜੇ ਹੈ ਜਾਂ ਹਜ਼ਾਰਾਂ ਹੱਥ ਹਜ਼ਾਰਾਂ ਇਹ ਹੈ ਵਿਰਾਟ ਸਰੂਪ, ਜਿਹੜਾ ਦੂਜਾ ਉਹ ਨਿਰਗੁਣ ਸਰੂਪ ਹੈ ਜਿਹਦੇ ਕੋਈ ਨੇਤਰ ਨਹੀਂ ਹੱਥ ਪੈਰ ਨਹੀਂ ਚੱਕਰ ਚੈਨ ਤੋਂ ਬਾਹਰ ਹੈ। ਦੂਜਾ ਇਸ ਤੋਂ ਵੀ ਅੱਗੇ ਵੱਡਾ ਜਿਹੜਾ ਵਿਰਾਟ ਸਰੂਪ ਹੈ ਉਹਦਾ ਇਹ ਹੈ ਦੇ ਮਨੁੱਖ ਦੇ ਜਿਹੜਾ ਹੈ ਨਾ ਸੰਸਾਰ ਦਾ ਉਹ ਹੈ ਸ਼੍ਰੀ ਮਨ ਹੈ। ਉਹ ਹੈ ਜਿਵੇਂ ਆ ਜਿਹੜਾ ਸਮੁੰਦਰ ਹੈ ਇਹੀ ਪਹਾ ਭੇਟ ਹੈ ਉਸ ਵਿਰਾਟ ਸਰੂਪ ਦਾ। ਚੰਦਰਮਾ ਅਤੇ ਸੂਰਜ ਦੋ ਦੇ ਨੇਤਰ ਹਨ, ਆਕਾਸ਼ ਹੀ ਉਹਦਾ ਸਿਰ ਹੈ, ਜਿਹੜੀਆਂ ਦਸੋ ਦਿਸ਼ਾ ਇਹੀ ਉਹਦੀਆਂ ਬਾਹਾਂ ਹਨ। ਪੌਣ ਦੇਵਤੇ ਜਿਹੜਾ ਉਸਦੇ ਸਵਾਸ ਹੈ ਪ੍ਰਾਣ ਹੈ। ਇਸ ਤਰ੍ਹਾਂ ਜਿਹੜੇ ਹੇਠਲੇ ਪਤਾਲ ਹੈ ਇਹੀ ਉਹਦੀਆਂ ਲੱਤਾਂ ਹੈ ਪੈਰ ਹੈ। ਇਸ ਤਰ੍ਹਾਂ ਐਸੇ ਰੂਪ ਵਿੱਚ ਵਿਰਾਟ ਰੂਪ ਇਹ ਜਿਹੜਾ ਪਹਿਲਾਂ ਹਜ਼ਾਰਾਂ ਨੇਤਰਾਂ ਤੋਂ ਅੱਗੇ ਵੱਡਾ ਵਿਰਾਟ ਹੈ ਉਹ ਵੀ ਕਹਿ ਰਹੇ ਵੀ ਮਹਾਰਾਜ ਇਹ ਤੁਹਾਡਾ ਹੀ ਹੈ ਭਗਤ ਸ਼ਿਰੋ ਜਿਹੜਾ ਕਰਤਾਰ ਦਾ ਵਿਰਾਟ ਸਰੂਪ ਹੈ। ਹੇ ਨਮਾਰਦ ਮੁਨੀ ਤੇਰਾ ਸਰੀਰ ਜਿਹੜਾ ਹੈ ਉਹ ਵਿਰਾਟ ਸੂਪ ਦਾ ਮਨ ਹੈ। ਭਗਤ ਸ਼੍ਰੋਮਣ ਪ੍ਰੇਮ ਪ੍ਰਵੀਨ, ਗਿਆਰਾਂ ਪ੍ਰਕਾਰ ਦੀ ਭਗਤੀ ਕਰਨ ਵਿੱਚ ਸ਼੍ਰੋਮਣੀ ਹੈ, ਪ੍ਰੇਮ ਵਿੱਚ ਵੀ ਸਿਆਣਾ ਹੈ। ਤੁਮ ਸਮਾਨ ਕੋ ਅਪਰ ਨ ਚੀਨਾ, ਤੇਰੇ ਵਰਗਾ ਵੀ ਨਾਰਦ ਮੁਨੀ ਹੋਰ ਕੋਈ ਪ੍ਰੇਮੀ ਪਿਆਰਾ ਗਿਆਰਾਂ ਪ੍ਰਾਂਤ ਦੀ ਭਗਤੀ ਕਰਨ ਵਾਲਾ ਅਸੀਂ ਨੀ ਕੀ ਜਾਣਿਆ ਪਛਾਣਿਆ। ਪੰਚਰਾਤਰੀ ਗ੍ਰੰਥ ਨਾਰਦ ਮੁਨੀ ਨੇ ਰਚਿਆ ਹੈ ਇਹਦੇ ਵਿੱਚ ਗਿਆਰਾਂ ਪ੍ਰਕਾਰ ਦੀ ਜਿਹੜੀ ਭਗਤੀ ਦਾ ਨਿਰਣਾ ਕੀਤਾ ਹੈ। ਸ੍ਰੀ ਕਰਤਾਰ ਸੁਜਸ ਸਮ ਨੀਰਾ, ਨੌ ਤਰ੍ਹਾਂ ਦੀ ਹੈ ਨਵ ਦਾ ਭਗਤੀ ਹੈ, ਭਗਤ ਨਵੇਂ ਪ੍ਰਕਾਰਾ ਜਿਵੇਂ ਬਾਣੀ ਵਿੱਚ ਆਇਆ ਹੈ ਰਹਿਣੇ। ਇਸ ਤਰ੍ਹਾਂ ਇਹ ਦੋ ਹੋਰ ਜਿਹੜੀ ਗਿਆਰਾਂ ਪ੍ਰਕਾਰ ਦੀ ਭਗਤੀ ਲਿਖੀ ਹੈ। ਪਿੱਛੇ ਸ਼ਾਇਦ ਨਾਨਕ ਪ੍ਰਕਾਸ਼ ਵਿੱਚ ਨੌ ਤਰ੍ਹਾਂ ਦੀ ਭਗਤੀ ਤਾਂ ਆਈ ਗਈ ਹੈ, ਨੌ ਤਰ੍ਹਾਂ ਦੀ। ਇਸ ਤਰ੍ਹਾਂ ਸ਼ਾਇਦ ਅੱਗੇ ਜਿਹੜੀ ਗਿਆਰਾਂ ਪ੍ਰਕਾਰ ਦੀ ਭਗਤੀ ਇਹਦਾ ਨਿਰਣੇ ਇਸੇ ਗ੍ਰੰਥ ਵਿੱਚ ਹੀ ਆ ਜਾਏ, ਰਹੁ ਵਿਚਾਰ। ਇਸ ਕਰਕੇ ਵੀ ਤੂੰ ਗਿਆਰਾਂ ਪ੍ਰਕਾਰ ਦੀ ਭਗਤੀ ਕਰਨ ਵਾਲਾ ਤੇਰੇ ਸਮਾਨ ਵੀ ਹੋਰ ਨਹੀਂ ਕੋਈ ਜਾਣਿਆ ਜਾਂਦਾ, ਤੂੰ ਸਭ ਤੋਂ ਮਹਾਨ ਹੈ। ਸ੍ਰੀ ਕਰਤਾਰ ਸੁਜਸ ਸਮ ਨੀਰਾ, ਕਿਉਂਕਿ ਜਿਹੜਾ ਵਾਹਿਗੁਰੂ ਪਰਮੇਸ਼ਰ ਕਰਤਾਰ ਉਹਦਾ ਜਿਹੜਾ ਸ੍ਰੇਸ਼ਟ ਜਸ ਹੈ ਉਹ ਕਹਿੰਦੇ ਜਲ ਦੇ ਵਾਂਗ ਹੈ ਤੇ ਕੋ ਮੀਨ ਕੀਨ ਮਨ ਧੀਰਾ ਇਹ ਮਨ ਦੇ ਧੀਰ ਜਵਾਨ ਉਸ ਸ੍ਰੇਸ਼ਟ ਜਸ ਨੂੰ ਪਾਣੀ ਦਾ ਤੂੰ ਆਪਣੇ ਮਨ ਨੂੰ ਕਹਿੰਦੇ ਮੱਛ ਬਣਾਇਆ ਹੈ ਪਰਮੇਸ਼ਰ ਦੇ ਜਸ ਨੂੰ ਪਾਣੀ ਦੇ ਵਿੱਚ ਤੂੰ ਜਿਵੇਂ ਮੱਛ ਰਹਿੰਦਾ ਹੁੰਦਾ ਉਹ ਤੇਰਾ ਮਨ ਮੱਛ ਵਾਂਗ ਰਹਿ ਗਿਆ ਸ੍ਰੇਸ਼ਟ ਪਰਮੇਸ਼ਰ ਦੇ ਜਸ ਰੂਪ ਜਾਣੀ ਵਿੱਚ ਅਸ ਪ੍ਰਕਾਰ ਮਿਲ ਆਪਸ ਮਾਹੀ ਇਸ ਤਰ੍ਹਾਂ ਦੇ ਬਚਨ ਵਿਲਾਸ ਕਰਕੇ ਆਪੋ ਵਿੱਚ ਇੱਕ ਦੂਸਰੇ ਨਾਲ ਮਿਲ ਜੁਲ ਕੇ ਤੂੰ ਦੁਸ਼ਨ ਥੋਰੋ ਹਿਤ ਨਾਹੀ ਦੋਹਾਂ ਤਰਫਾਂ ਤੋਂ ਥੋੜਾ ਪ੍ਰੇਮ ਨੀਅਤ ਅੰਤੀ ਪ੍ਰੇਮ ਪਿਆਰ ਕਰ ਰਹੇ ਹੁਣ ਨਾਰਦ ਮੁਨ ਕੱਲ ਕੋ ਲਿਆਓ ਉਸ ਤੋਂ ਬਾਅਦ ਜਿਹੜਾ ਨਾਰਦ ਮੁਨੀ ਆਪਣੀ ਘਰਵਾਲੀ ਕਲਾ ਨੂੰ ਲਿਆਇਆ ਹੈ ਜੋ ਪਾਸੇ ਜੇ ਕੀਤੀ ਹੋਈ ਹੈ ਪਾਏ ਗੁਰੂ ਪਗ ਬਚਨ ਅਲਾਇਓ ਗੁਰੂ ਮਹਾਰਾਜ ਦੇ ਚਰਨੀ ਪਾ ਕੇ ਤੇ ਨਾਰਦ ਮੁਨੀ ਨੇ ਬਚਨ ਕਿਹਾ ਹੈ ਭਈ ਭੂਲ ਇਸ ਕੀ ਬਖਸ਼ੀ ਜੈ ਗੁਰੂ ਨਾਨਕ ਸਾਹਿਬ ਮੇਰੇ ਘਰਵਾਲੀ ਤੋਂ ਭੁੱਲ ਹੋ ਗਈ ਤੁਹਾਨੂੰ ਖਾਣ ਆ ਗਈ ਸੀ ਮੂੰਹ ਜਾੜ ਕੇ ਬਖਸ਼ ਦਿਓ ਜੀ ਇਸ ਨੂੰ ਅਬ ਯਾ ਪਰ ਨਿਜ ਕਰੁਣਾ ਕੀ ਜੈ ਗੁਰੂ ਨਾਨਕ ਸਾਹਿਬ ਮੇਰੀ ਪਤਨੀ ਦੇ ਉੱਪਰ ਹੁਣ ਮਿਹਰ ਕਰ ਦਈਏ ਤਰਸ ਕਰੀਏ ਕਿਰਪਾ ਹੀ ਕਰ ਦਈਏ ਬਹੁਤ ਦਿਵਸ ਕੀ ਸ਼ੁਦਾ ਸੰਤਾਈ ਮੇਰੇ ਘਰਵਾਲੀ ਨੂੰ ਮਾਰਾ ਬਹੁਤ ਉਹਨਾਂ ਨੇ ਭੁੱਖ ਨੇ ਬੜਾ ਤੰਗ ਕੀਤਾ ਹੋਇਆ ਮਹਿਮਾ ਤੁਮਰੀ ਲੱਖ ਨਾ ਸੁਕਾਈ ਭੁੱਖੀ ਤਹਾਈ ਨੇ ਜਿਸ ਕਰਕੇ ਤੁਹਾਡੀ ਮਹਿਮਾ ਨੂੰ ਇਹਨੇ ਜਾਣ ਨਹੀਂ ਸਕਿਆ ਹੈ ਤੇ ਕੀ ਸੁਣੀ ਦੀਨਤਾ ਜਬ ਹੀ ਨਾਰਦ ਮੁਨੀ ਦੀ ਦੀਨਤਾ ਜੀ ਸੁਣੀ ਹੈ ਵੀ ਇਹ ਬੇਨਤੀਆਂ ਕਰ ਰਿਹਾ ਸਤਿਗੁਰੂ ਨੇ ਹੈਕ ਹੋਇਆ ਕਿਰਪਾਲ ਬਚ ਉਚਰੇ ਤਬ ਹੀ ਗੁਰੂ ਨਾਨਕ ਸਾਹਿਬ ਦਿਆਲੂ ਕਿਰਪਾਲੂ ਹੋ ਕੇ ਤਦੋਂ ਫਿਰ ਬਚਨ ਕਹੇ ਇਸ ਸਰੂਪ ਤੇ ਛਠਵਾਂ ਧਰਹਾਂ ਮਹਾਰਾਜ ਕਹਿੰਦੇ ਨਾਰਦ ਮੁਨੀ ਆ ਜਿਹੜਾ ਹੁਣ ਪਹਿਲਾ ਸਰੂਪ ਹੈ ਇਸ ਤੋਂ ਬਗੈਰ ਜਦੋਂ ਅਸੀਂ ਛੇਵਾਂ ਸਰੂਪ ਧਾਰਾਂਗੇ ਤਬ ਯਾ ਕੋ ਤਨ ਤ੍ਰਿਪਤ ਸੋ ਕਰ ਉਦੋਂ ਤੇਰੀ ਘਰਵਾਲੀ ਦੇ ਸਰੀਰ ਨੂੰ ਚੰਗੀ ਤਰ੍ਹਾਂ ਕਹਿੰਦੇ ਮਾਸ ਮੂਹ ਜਾਗ ਲੋਹੂ ਲੋਹ ਜਾ ਪਿਆ ਕੇ ਰਜਾ ਪਜਾ ਦੇਵਾਂਗੇ ਬਹਰੋ ਦਸਮ ਧਰੋ ਅਵਤਾਰਾ ਵੀ ਨਾਰਦ ਮੁਨੀ ਜਦੋਂ ਅਸੀਂ ਦਸਮਾਂ ਸਰੂਪ ਧਾਰਿਆ ਤਬ ਕਰ ਹਾਂ ਇੱਕ ਪੰਥ ਕਰਾਰਾ ਸਵੇਰੇ ਅਸੀਂ ਆਪਣੇ ਸਮੇਂ ਵਿੱਚ ਬੜਾ ਕਹਿੰਦੇ ਸਖਤ ਖਾਲਸਾ ਪੰਥ ਰਚਾਂਗੇ ਬਹੁਤ ਹੋ ਹੈਗੇ ਜਬ ਸੰਗਰਾਮ ਖਾਲਸੇ ਪੰਥ ਨਾਲ ਮਿਲ ਕੇ ਜਦੋਂ ਬਾਈ ਧਾਰ ਦੇ ਰਾਜਿਆਂ ਹੋਰ ਔਰੰਗਜ਼ੇਬ ਵਰਗਾਂ ਨਾਲ ਬੜੇ ਭਾਰੀ ਜੰਗ ਹੋਣਗੇ ਤਬ ਯਾ ਕੋ ਹੋਇਆ ਪੂਰਨ ਕੰਮ ਕਹਿੰਦੇ ਇਹਦਾ ਜਿਹੜਾ ਕੰਮ ਪੂਰਾ ਹੋ ਜਾਊਗਾ ਕਿਉਂਕਿ ਸੂਰਬੀਰ ਜਿਹੜੇ ਆਪੋ ਵਿੱਚ ਅੰਮੋ ਨੂੰ ਸਾਹਮਣੇ ਹੋ ਕੇ ਲੜਦੇ ਨਾ ਲਲਕਾਰੇ ਮਾਰਦੇ ਸ਼ਹੀਦੀ ਪਾਉਂਦੇ ਉਹਦਾ ਇਹ ਮਾਸ ਖਾਂਦੀ ਆਮ ਨਹੀਂ ਖਾਂਦੀ ਕਹਿੰਦੇ ਇਸ ਤਰ੍ਹਾਂ ਇਹਦਾ ਕੰਮ ਪੂਰਾ ਹੋ ਜਾਊ ਰੱਜ ਰੱਜ ਖਾ ਲਊਗੀ ਉਦੋਂ ਬੇਅੰਤ ਵਿਦਾ ਕਰੇ ਬਰ ਦੇ ਕਰ ਦੋ ਕਿਉਂ ਬਰ ਦੇ ਕੇ ਦੋਵਾਂ ਨੂੰ ਸਤਿਗੁਰਾਂ ਨੇ ਵਿਦਾ ਕਰਤਾ ਵੀ ਚਲੇ ਜਾਓ ਕੰਮ ਨੇ ਨਿਜ ਇੱਛਾ ਜਿੱਤ ਸੋ ਜਿਸ ਤਰਫ ਕਹਿੰਦੇ ਇੱਛਾ ਸੀ ਉਸੇ ਤਰਫ ਨੂੰ ਆਪਣੀ ਮਨ ਮਰਜ਼ੀ ਅਨੁਸਾਰ ਦੋਵੇਂ ਜੀ ਚਲੇ ਗਏ ਸੁੰਦਰ ਇਹ ਇਤਿਹਾਸ ਰਸਾਲਾ ਭਾਈ ਬਾਲਾ ਜੀ ਕਹਿੰਦੇ ਸੋਹਣਾ ਜਿਹਾ ਇਤਿਹਾਸ ਹੈ ਬਹੁਤ ਹੀ ਸੁੰਦਰ ਹੈ ਸ੍ਰੀ ਗੁਰ ਅੰਗਦ ਸੁਣੋ ਕਿਰਪਾਲਾ ਗੁਰੂ ਅੰਗਦ ਸਾਹਿਬ ਦਿਆਲੂ ਕਿਰਪਾਲੂ ਜੀ ਸੁਣੋ ਮੇਰੇ ਪਾਸੋਂ ਅਪਰਜ ਸਿੱਖ ਸਰੋਤਾ ਤਹ ਬੈਸੇ ਜਿਹੜੇ ਗੁਰੂ ਅੰਗਦ ਸਾਹਿਬ ਜੀ ਤੋਂ ਬਗੈਰ ਸਿੱਖ ਜਿਹੜੇ ਸਰੋਤੇ ਸੁਣ ਵਾਲੇ ਬੈਠੇ ਸਨ ਸੁਣ ਕਰ ਪ੍ਰਸ਼ਨ ਕੀਓ ਤੇ ਐਸੇ ਬਾਲਾ ਜੀ ਤੋਂ ਇਹ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਸੰਗ ਸੁਣ ਕੇ ਨਾਰਦ ਮੁਨੀ ਤੇ ਕਲਗਾ ਦਾ ਫੇਰ ਪ੍ਰਸ਼ਨ ਕਰ ਦਿੱਤਾ ਨਾਰਦ ਮੁਨ ਉਸਤਤ ਗੁਰ ਭਾਖੀ ਨਾਰਦ ਮੁਨੀ ਨੇ ਆ ਕੇ ਗੁਰੂ ਨਾਨਕ ਦੀ ਬੜੀ ਮਹਿਮਾ ਕੀਤੀ ਕਹੀ ਮਹਿਮਾ ਨਾਮ ਚਤੁਰ ਯੁਗ ਰਾਖੀ ਇਹ ਵੀ ਕਿਹਾ ਵੀ ਨਾਮ ਦੀ ਜਿਹੜੀ ਮਹਿਮਾ ਚਾਰੇ ਯੁਗਾਂ ਵਿੱਚ ਮਹਾਨ ਰੱਖੀ ਹੈ ਤਾਂ ਮੈਂ ਅਰਥ ਲਿਖਾਇਓ ਐਸੇ ਕਹਿੰਦੇ ਉਸ ਦੇ ਵਿੱਚ ਇਸ ਤਰ੍ਹਾਂ ਦਾ ਸਿਧਾਂਤ ਜਣਾਇਆ ਹੈ ਬਿਨਾ ਨਾਮ ਕੇ ਮੁਕਤ ਨ ਕੈਸੇ ਨਾਮ ਜਪੇ ਤੋਂ ਬਗੈਰ ਕਿਸੇ ਤਰ੍ਹਾਂ ਕੋਈ ਮੁਕਤ ਨਹੀਂ ਹੋ ਸਕੇਗਾ ਜਗਤ ਦੇਨ ਨਾ ਸਮਰਥ ਦੂਜਾ ਭਾਈ ਬਾਲਾ ਜੀ ਅਸੀਂ ਇਹ ਪ੍ਰਸ਼ਨ ਕਰਦੇ ਹਾਂ ਵੀ ਜੇ ਨਾਮ ਤੋਂ ਬਗੈਰ ਹੋਰ ਕੋਈ ਮੁਕਤੀ ਦੇਣ ਵਾਸਤੇ ਦੂਜਾ ਹੈ ਨਹੀਂ ਸੀ ਕਿਉਂ ਤਬ ਕਹੇ ਯੋਗ ਯੱਗ ਪੂਜਾ ਫਿਰ ਕਹਿੰਦੇ ਇਸ ਤਰ੍ਹਾਂ ਕਹਿੰਦੇ ਚਾਰੇ ਵੇਦਾਂ ਵਿੱਚ ਪੁਰਾਣਾਂ ਵਿੱਚ ਵੀ ਨਾਮ ਜਪਣਾ ਨਾਲੇ ਯੋਗ ਕਰਨਾ ਨਾਮ ਜਪਣਾ ਨਾਲੇ ਜਗ ਕਰਨੇ ਹੈ, ਨਾਮ ਜਪਣਾ ਨਾਲੇ ਪੂਜਾ ਕਰਨੀ ਹੈ, ਤੇ ਨਾਲ ਕਿਉਂ ਕਹਿ ਰਹੇ ਇਕੱਲੇ ਹੀ ਕਹਿੰਦੇ ਨਾਮ ਜਪੋ। ਤ੍ਰੇਤਾ ਯੁੱਗ ਵਿਖੇ ਨਾਮ ਕੇ ਸੰਗਾ, ਜਿਹੜਾ ਤ੍ਰੇਤਾ ਯੁੱਗ ਸੀ ਉਹਦੇ ਕਹਿੰਦੇ ਨਾਮ ਦੇ ਨਾਲ। ਦੁਤੀਏ ਉਪਾਏ ਕਹੇ ਸਰ ਬੰਗਾ, ਦੂਜਾ ਵੀ ਉਪਰਾਲਾ ਹੀਲਾ ਕਿਹਾ ਵੀ ਪੂਜਾ ਵੀ ਕਰਨੀ ਹੈ, ਇਸ ਤਰ੍ਹਾਂ ਦੁਆਪਰ ਪੂਜਾ ਚਾਰ। ਇਹ ਤ੍ਰੇਤੇ ਯੁੱਗ ਵਿੱਚ ਵੀ ਕਿਹਾ ਵੀ ਜਗ ਕਰਨਾ ਨਾਲ ਨਾਮ ਜਪਣਾ ਹੈ, ਸਰਯੁਗ ਵਿੱਚ ਕਿਹਾ ਵੀ ਤੁਸੀਂ ਹਠ ਯੋਗ ਵੀ ਕਰਨਾ, ਯਾਨੀ ਇਹ ਸਵਾਸ ਦਸਵੇਂ ਦੁਆਰ ਵਿੱਚ ਚੜਾਉਣੇ ਆ, ਟਿਕਾਉਣੇ ਆ, ਧਾਰਨੇ ਆ, ਨਾਮ ਵੀ ਜਪਣਾ ਨਾਲ। ਉਹ ਪਿੱਛੇ ਪ੍ਰਸੰਗ ਆ ਹੀ ਚੁੱਕੀ ਹੈ ਵੀ ਉਹ ਜਿੱਥੇ ਹਠ ਯੋਗ ਦਾ ਇਹ ਦਿਨ ਆਇਆ ਵੀ ਜਦੋਂ ਵੀ ਪੂਰੇ ਕਰਨੇ ਪ੍ਰਾਣ ਚੜਾਉਣੇ ਆ, ਖਿੱਚਣੇ ਦਸਵੇਂ ਦੁਆਰ ਵੱਲ ਨੂੰ ਵੀ ਬਾਰਾਂ ਵਾਰੀ ਓਮ ਦਾ ਜਾਪ ਕਰਨਾ ਹੈ, ਫਿਰ ਇਸੇ ਤਰ੍ਹਾਂ ਚੌਵੀ ਵਾਰੀ ਓਮ ਦਾ ਜਾਪ ਕਰਦਿਆਂ ਕੁੰਭ ਕਰਨਾ, ਦਸਵੇਂ ਦੁਆਰ ਵਿੱਚ ਪ੍ਰਾਣ ਟਿਕਾਉਣੇ ਹਨ, ਫਿਰ ਬਾਰਾਂ ਵਾਰੀ ਓਮ ਦਾ ਜਾਪ ਕਰਦਿਆਂ ਕਹਿਣਾ ਸਹਿਜ ਸਹਿਜ ਨਾਲ ਹੇਠਾਂ ਉਹਨਾਂ ਨੂੰ ਲਿਆਉਣਾ ਹੈ, ਪ੍ਰਾਣਾਂ ਨੂੰ ਉਤਾਰਨਾ ਹੈ। ਇਸ ਤਰ੍ਹਾਂ ਕਹਿੰਦੇ ਵੀ ਜਿਹੜਾ ਹਠ ਯੋਗ ਵੀ ਕਰਨਾ ਨਾਲ ਪ੍ਰਾਣਾ ਜਾਮ ਵੀ ਕਰਨਾ ਨਾਲੇ ਨਾਮ ਜਪਣਾ ਹੈ, ਫਿਰ ਇਸੇ ਤਰ੍ਹਾਂ ਵੀ ਜਗ ਵੀ ਕਰਨੇ ਹੈ ਅਤੇ ਨਾਮ ਵੀ ਜਪਣਾ, ਪੂਜਾ ਵੀ ਕਰਨੀ ਹੈ ਨਾਮ ਵੀ ਜਪਣਾ ਵੀ ਹੈ, ਫਿਰ ਤਿੰਨ ਨਾਲ ਕਿਉਂ ਕਹੇ ਪਿਛਲੇ ਯੁਗਾਂ ਵਿੱਚ ਜਦੋਂ ਨਾਮ ਹੀ ਮੁਕਤ ਕਰਦਾ ਹੈ। ਕਲ ਮਹਿ ਕੇਵਲ ਨਾਮ ਬਖਾਨਾ, ਭਾਈ ਬਾਲਾ ਜੀ ਕਲਯੁਗ ਦੇ ਵਿੱਚ ਨਾ ਕਿਸੇ ਨੂੰ ਪੂਜਾ ਸੰਬੰਧ ਕਿਹਾ, ਨਾ ਜਗ ਕਰਨ ਲਈ ਕਿਹਾ, ਨਾ ਹਠ ਯੋਗ ਕਰਨ ਲਈ ਹੈ, ਕੇਵਲ ਨਾਮ ਜਪਣਾ ਹੀ ਕਿਹਾ ਹੈ। ਸਿਮਰਨ ਤੇ ਗਤ ਦੇਹ ਜਹਾਨਾ, ਇਹ ਸੰਸਾਰ ਨੂੰ ਨਾਮ ਕੋਈ ਸਿਮਰੇ ਉਹਨੂੰ ਮੁਕਤੀ ਇਹ ਦੇ ਦਿੰਦਾ ਨਾਮ। ਸਰੋਤਨ ਕੋ ਸੁਣ ਪ੍ਰਸ਼ਨ ਵਿਸਾਲਾ, ਭਾਈ ਬਾਲਾ ਜੀ ਨੇ ਬੜਾ ਭਾਰੀ ਮਹਾਨ ਇਹ ਪ੍ਰਸ਼ਨ ਸੁਣ ਕੇ ਕਥ ਸੁਣਨ ਵਾਲਿਆਂ ਦਾ ਉੱਤਰ ਕਹਿਤ ਭਯੋ ਤਬ ਬਾਲਾ, ਭਾਈ ਬਾਲਾ ਜੀ ਦਾ ਫਿਰ ਜਵਾਬ ਦੇਣ ਲੱਗੇ ਹਨ, ਉੱਤਰ ਕਿਹਾ ਇਸ ਤਰ੍ਹਾਂ ਸੁਣ ਹੋ ਸਿੱਖ ਸਤਿਗੁਰ ਕੇ ਪਿਆਰੇ, ਇਹ ਵੀ ਕਥਾ ਸੁਣਨ ਵਾਲੇ ਸਤਿਗੁਰੂ ਨਾਨਕ ਸਾਹਿਬ ਦੇ ਪਿਆਰੇ ਗੁਰਸਿੱਖੋ ਸੁਣੋ ਮੈਥੋਂ, ਜੋ ਮੈਂ ਸੁਣੀ ਸੋ ਕਹੋ ਉਚਾਰੇ। ਗੁਰੂ ਨਾਨਕ ਸਾਹਿਬ ਜੀ ਦੇ ਪਾਸੋਂ ਮੈਂ ਸਾਰੀ ਕਹਿੰਦੇ ਵਾਰਤਾ ਸੁਣੀ, ਉਹ ਤੁਹਾਡੇ ਕੋਲ ਵੀ ਮੈਂ ਸੁਣੋ ਨਾ ਸੁਣੋ। ਦੁਆ ਨਾਰ ਕੋ ਪਾਸੂਰ ਅਪਾਰ, ਕਹਿੰਦੇ ਪ੍ਰਮਾਣ ਦੇ ਕੇ ਦਲੀਲ ਦੇ ਕੇ ਤੁਹਾਨੂੰ ਸਮਝਾਉਣਾ, ਜਿਵੇਂ ਦੋ ਤਰ੍ਹਾਂ ਦੋ ਜਿਹੜੇ ਮਨੁੱਖ ਉਹਨਾਂ ਨੂੰ ਕਹਿੰਦੇ ਪੇਟ ਪੀੜਾ ਹੋ ਗਈ, ਇੱਕ ਰੰਗ ਇੱਕ ਧਨੀ ਉਦਾਰਾ, ਇੱਕ ਤਾਂ ਕਹਿੰਦੇ ਬਹੁਤਾ ਕਹਿੰਦੇ ਕੰਗਾਲ ਸੀ ਉਹਦੇ ਕੋਲ ਕੁਝ ਵੀ ਹੈ ਨੀ ਸੀ, ਇੱਕ ਸੀ ਬੜਾ ਤਕੜਾ ਅਮੀਰ ਮਾਇਆ ਧਾਰੀ, ਭਾਈ ਉਧਰ ਮੈਂ ਬਹੁਤੀ ਪੀੜਾ, ਉਹਨਾਂ ਦੇ ਪੇਟ ਦੇ ਵਿੱਚ ਬੜੀ ਤਕੜੀ ਪੀੜਾ ਜੀ ਹੋ ਗਈ, ਹਾਏ ਹਾਏ ਕਰ ਹੋਤ ਅਧੀਰਾ, ਦੋਵੇਂ ਕਹਿੰਦੇ ਉਹ ਪੇਟ ਪੀੜਾ ਨਾਲ ਹਾਏ ਹਾਏ ਕਰਦੇ ਧੀਰ ਤੋਂ ਰਹਿਤ ਹੋ ਰਹੇ, ਗਵਨਿਓ ਧਨੀ ਬੈਦ ਕੇ ਸਦਨਾ, ਜਿਹਦੇ ਕੋਲ ਮਾਇਆ ਸੀ ਪੇਟ ਪੀੜਾ ਹੋ ਰਹੀ ਸੀ ਉਹ ਕਹਿੰਦੇ ਸਿਆਣੇ ਬੈਦ ਦੇ ਦੁਕਾਨ ਤੇ ਚਲਿਆ ਗਿਆ, ਉਧਰ ਪੀਰ ਭਾਖੀ ਨਿਜ ਬਦਨਾ, ਜਾਂਦਿਆਂ ਸਾਰ ਆਪਣੀ ਪੇਟ ਦੀ ਜਿਹੜੀ ਪੀੜਾ ਉਹ ਬੈਦ ਨੂੰ ਦੱਸ ਦਿੱਤੀ, ਉਤੋਂ ਬੈਦ ਸੋ ਪਰਮ ਸਿਆਣਾ, ਭਾਈ ਬਾਲਾ ਜੀ ਕਹਿੰਦੇ ਹੇ ਸਰੋਤਾ ਜਨੋ ਜਿਹੜਾ ਬੈਦ ਸੀ ਨਾ ਬੜਾ ਤਕੜਾ ਸਿਆਣਾ ਸੀ, ਜਾਨੀ ਤੇ ਕੀ ਪੀਰ ਮਹਾਨਾ, ਜਾਣ ਲਿਆ ਵੀ ਇਹ ਮੇਰ ਨੂੰ ਬੜੀ ਭਾਰੀ ਪੀੜਾ ਪੇਟ ਪੀੜਾ ਹੋ ਰਹੀ ਹੈ, ਇਹ ਕੋ ਤੋ ਹੈ ਸੁਗਮ ਉਪਾਏ, ਇਹ ਪੇਟ ਪੀੜਾ ਦਾ ਜਿਹੜਾ ਕਹਿੰਦੇ ਯਤਨ ਹੈ ਕੋਈ ਦਵਾਈ ਬੂਟੀ ਉਹ ਤਾਂ ਸੁਖਾਲੀ ਜੀ ਹੈ, ਇੱਕ ਜਵਾਇਨ ਸੂਰ ਮਿਟਾਏ, ਸਿਰਫ ਜੇ ਇੱਕ ਜਵਾਇਨ ਲੈ ਕੇ ਖਾ ਲੇ ਨਾ ਤੇ ਪੇਟ ਪੀੜਾ ਉਸੇ ਨਾਲ ਹੀ ਹਟ ਹੁਟ ਜਾਏਗੀ, ਜੇ ਮੈਂ ਇਹੀ ਬਤਾਵਾਂ ਜਾਂ ਕੋ, ਇਹ ਹੁਣ ਮਾਇਆ ਧਾਰੀ ਹੈ ਜੇ ਮੈਨੂੰ ਇਹੀ ਦੱਸਦਾ ਨਾ ਅਪਰੇਲਾ ਹੀਲਾ ਵੀ ਦੁਕਾਨ ਤੋਂ ਲੈ ਕੇ ਮਾੜੀ ਜਿਹੀ ਜਵੈਣ ਹੱਥ ਜੇ ਮਲ ਕੇ ਖਾ ਲਾ ਪੇਟ ਪੀੜਾ ਕਹਿੰਦੇ ਦੂਰ ਹੋ ਜਾਊਗੀ, ਮਹਿਮਾ ਜਾਣਾ ਹੈ ਕਛੂ ਨ ਤਾਂ ਕੋ, ਇਹਨੇ ਕਹਿੰਦੇ ਅਜਵੈਣ ਦੀ ਮਹਿਮਾ ਕੋਈ ਨੀ ਜਾਣੀ ਵੀ ਇਹ ਕੋਈ ਦਵਾਈ ਹੈ ਵੀ ਜਵੈਣ ਖਾ ਲਓ ਜਿਹਦੇ ਉੱਤੇ 100,000 ਲੱਗੇ ਦਵਾਈ ਤਾਂ ਉਹ ਹੁੰਦੀ ਹੈ। ਇਉਂ ਵਿਚਾਰ ਕਰ ਵੈਦ ਸਿਆਣੇ, ਜਿਸ ਕਰਕੇ ਸਿਆਣੇ ਵੈਦ ਨੇ ਇਸ ਤਰ੍ਹਾਂ ਦਾ ਸੋਚ ਵਿਚਾਰ ਕਰਕੇ, ਪੁਰੀ ਏਕ ਦੀਨੀ ਤੇ ਹਪਾਨੇ, ਐਵੇਂ ਕਹਿੰਦੇ ਇੱਕ ਪੁੜੀ ਜੀ ਕਾਸੇ ਦੀ ਬੰਨ ਕੇ ਤੇ ਉਹ ਅਮੀਰ ਦੇ ਹੱਥ ਵਿੱਚ ਤੇ ਰੁਪਈਏ ਲੈ ਲੈ ਵੀ ਆਹ ਪੁੜੀ ਹੈ, ਤੈਨੂੰ ਇਹਦੇ ਰੁਪਈਏ ਇੰਨੇ ਦੇ। ਮੁੱਖ ਤੇ ਐਸੇ ਬਚਨ ਅਲਾਇਨ, ਮੁੱਖੋ ਇਸ ਤਰ੍ਹਾਂ ਉਹ ਕਹਿੰਦੇ ਅਮੀਰ ਨੂੰ ਬਚਨ ਕਿਹਾ ਉਸ ਵੈਦ ਨੇ, ਜਾਂ ਕੋ ਅਨੁਪਾਨ ਅਜਵਾਇਨ, ਵੀ ਆ ਜਿਹੜੀ ਪੁੜੀ ਹੈ ਨਾ ਇਹ ਤੂੰ ਅਜਵਾਇਣ ਦੇ ਨਾਲ ਖਾਣੀ ਹੈ। ਇਹਦਾ ਅਨੁਪਾਨ ਜਿਵੇਂ ਕੋਈ ਕਹਿਣ ਦੇ ਵੀ ਆ ਤੂੰ ਚਾਹ ਲਾ ਲੈਣੀ ਆ, ਦੁੱਧ ਲਾ ਲੈਣੀ, ਠੰਡੇ ਪਾਣੀ ਨਾਲ ਲੈ ਲਈ, ਇਹ ਤੂੰ ਬਈ ਮਿਸ਼ਰੀ ਨਾਲ ਨਹੀਂ ਇਹ ਤੂੰ ਚਮਨ ਪੁਰਾਸ਼ ਵਿੱਚ ਪਾ ਕੇ ਖਾ ਲਈ, ਜਿਹਦੇ ਨਾਲ ਦਵਾਈ ਖਾਧੀ ਜਾਏ ਉਹਨੂੰ ਅਨੁਪਾਨ ਕਹਿੰਦੇ ਹੈ। ਅਤੇ ਉਦੋਂ ਬਾਅਦ ਜਿਹੜਾ ਆ ਖਾਣਾ ਆ ਨਹੀਂ ਖਾਣਾ ਉਹਨੂੰ ਪਤ ਪਰਹੇਜ ਕਹਿੰਦੇ ਹੈ। ਵੀ ਇੱਕ ਹੁੰਦਾ ਪਤ, ਇੱਕ ਹੁੰਦਾ ਕੁਪਤ, ਜਿਹੜਾ ਦਵਾਈ ਦੇ ਨਾਲ ਮਗਰੋਂ ਕੁਝ ਖਾਈਏ, ਚੌਲ ਚੂੜੇ ਜਾਂ ਦਲਗਿਆ ਦੁਲਗਿਆ ਉਹ ਪਤ ਹੋ ਗਿਆ, ਉੱਥੋਂ ਉਲਟ ਜਿਹੜਾ ਖਾਈਏ ਉਹਨੂੰ ਕੁਪਤ ਕਹਿੰਦੇ ਨੇ। ਅਤੇ ਇਸ ਤਰ੍ਹਾਂ ਕਹਿੰਦੇ ਉਹ ਸਿਆਣੇ ਵੈਦ ਨੇ ਮਾਇਆ ਲੈ ਕੇ ਉਹ ਪੁੜੀ ਜੀ ਹੱਥ ਫੜਾਈ, ਨਾਲ ਕਹਿਤਾ ਵੀ ਤੂੰ ਅਜਮੈਣ ਦੇ ਵਿੱਚ ਮਿਲਾ ਕੇ ਪੁੜੀ ਜੀ ਖਾ ਲੈਣੀ ਹੈ। ਕਰਹੋ ਖਾਨ ਤੇ ਸੰਗ ਮਿਲਾਈ, ਅਜਮੈਣ ਦੇ ਵਿੱਚ ਮਿਲਾ ਕੇ ਨਾ ਪੁੜੀ ਜੀ ਖੋਲ ਕੇ ਮਿਲਾ ਲਈ ਤੇ ਖਾ ਲਈ, ਉਧਰ ਰੋਗ ਸਭ ਹੀ ਮਿਟ ਜਾਈ। ਮਾਇਆ ਧਾਰੀ ਪੁਰਸ਼ਾ ਪੇਟ ਦਾ ਰੋਗ ਤੇਰਾ ਉਸੇ ਵੇਲੇ ਫਟਾਫਟ ਮਿਟ ਜਾਏਗਾ, ਹਟ ਜਾਏਗਾ। ਲੈ ਘਰ ਧਨੀ ਆਏ ਨਿਜ ਸਦਨਾ, ਇਸ ਤਰ੍ਹਾਂ ਬੈਦ ਤੋਂ ਪੁੜੀ ਜੀ ਲੈ ਕੇ ਤੇ ਜਿਹੜਾ ਉਹ ਅਮੀਰ ਸੀ ਆਪਣੇ ਘਰੇ ਆ ਗਿਆ। ਮੇਲ ਜਵਾਇਨ ਖਾਏ ਸੁਬਦਨ, ਕਹਿੰਦੇ ਜਵਾਇਨ ਦੇ ਵਿੱਚ ਪਾ ਕੇ ਮਿਲਾ ਕੇ ਤੇ ਇਸ ਤਰ੍ਹਾਂ ਉਹਨੇ ਪੂਰੀ ਜੀ ਖਾ ਲਈ। ਸੂਰ ਰੋਗ ਕੋ ਦੂਰ ਮਿਟਾਈ, ਪੇਟ ਦਾ ਸੂਲ ਹੋ ਰਿਹਾ ਸੀ, ਪੇਟ ਪੀੜਾ ਹੋ ਰਹੀ ਸੀ, ਉਹ ਕਹਿੰਦੇ ਦੂਰ ਕਰਤੀ ਮਟਾਤਾ ਜਮਈ। ਮਹਿਮਾ ਬੈਦ ਵੱਡੀ ਲੱਖ ਪਾਈ, ਬੈਦ ਦੀ ਬੜੀ ਤਕੜੀ ਮਹਿਮਾ ਜਾਣ ਪਾਈ ਹੈ। ਕਹਿਤ ਅਪਰ ਸੋ ਪੂਰੀ ਸੋ ਜੋ ਦੀਨਾ, ਹੋਰ ਜਿਹੜੇ ਕੋਈ ਘਰ ਦੇ ਜੀ ਬੈਠੇ ਆ, ਮਿੱਤਰ ਦੋਸਤ ਬੈਠੇ ਆ, ਵੀ ਇਹ ਵਿਚਾਰਾ ਪੇਟ ਨਾ ਪੀੜਾ ਨਾਲ ਭੁੱਖਾ ਹੈ, ਉਹਨਾਂ ਨੂੰ ਫਿਰ ਉਹ ਸੁਣਾ ਸੁਣਾ ਕੇ ਕਹਿੰਦਾ ਹੈ। ਕਹਿਤ ਅਪਰ ਸੋ ਪੂਰੀ ਜੋ ਦੀਨਾ, ਉਹਨਾਂ ਦੇ ਸਾਥ ਕਹਿੰਦਾ ਵੀ ਉਹ ਸਿਆਣੇ ਵੈਦ ਨੇ ਜਿਹੜੀ ਵੀ ਆ ਦਵਾਈ ਦੀ ਪੂਰੀ ਜੀ ਮੈਨੂੰ ਦਿੱਤੀ ਸੀ ਬੰਨ ਕੇ, ਤਿਹਨਾ ਰੋਗ ਕੀਨ ਮਮਹੀਨਾ, ਖਾਂਦਿਆਂ ਸਾਰੀ ਉਸ ਪੂਰੀ ਨੇ ਮੇਰਾ ਵੀ ਰੋਗ ਨਾਸ ਕਰਤਾ, ਉਦੋਂ ਹੀ ਪੀੜਾ ਹਟ ਗਈ, ਹਟੀ ਤਾਂ ਪੂਰੀ ਨਾਲ ਨੀ, ਹਟੀ ਤਾਂ ਜਮੈਣ ਨਾਲ ਸੀ। ਪੁਨਗਾ ਰੰਕ ਵੈਦ ਘਰ ਮਾਹੀ, ਇਸੇ ਤਰ੍ਹਾਂ ਦੂਸਰਾ ਜਿਹੜਾ ਪੇਟ ਪੀੜਾ ਨਾਲ ਗ੍ਰਸਿਆ ਉਹ ਸੀ ਬੇਚਾਰਾ ਗਰੀਬ, ਉਹਦੇ ਕੋਲ ਧੇਲਾ ਹੈ ਨੀ ਸੀ, ਉਹ ਵੀ ਚੱਲਿਆ ਕੋਲ ਵੈਦ ਕੋਲ, ਜਿਹ ਢਿੱਗ ਇੱਕ ਵਿਰਾਟਿਕਾ ਨਾ, ਇਸ ਵਿਚਾਰੇ ਕੋਲ ਕਹਿੰਦੇ ਦਵਾਈ ਵਾਸਤੇ ਇੱਕ ਕਾਣੀ ਕੌਡੀ ਵੀ ਹੈ ਨਹੀਂ ਸੀ। ਉਧਰ ਪੀਰ ਤਿੰਨ ਸਕਲ ਸੁਣਾਈ, ਕਹਿੰਦੇ ਉਸ ਗਰੀਬ ਨੇ ਵੀ ਜਾ ਕੇ ਵੈਦ ਨੂੰ ਪੇਟ ਪੀੜਾ ਦੀ ਗੱਲ ਸੁਣਾਈ ਵੀ ਬਹੁਤ ਔਖਾ ਮੈਂ, ਮਮ ਦੁੱਖ ਭੰਜੋ ਕਰਹੋ ਉਪਾਈ, ਸਿਆਣੇ ਵੈਦ ਮੇਰਾ ਜਿਹੜਾ ਉਪਰਾਲਾ ਹੀਲਾ ਕਰਕੇ ਪੇਟ ਪੀੜਾ ਦਾ ਦੁੱਖ ਵੀ ਤੂੰ ਤੋੜ, ਸੁਣ ਤੂੰ ਵੈਦ ਨੇ ਰੋਗ ਪਛਾਣਾ, ਆ ਸੁਣ ਕੇ ਵੈਦ ਨੇ ਗਰੀਬ ਤੋਂ ਉਹਦਾ ਰੋਗ ਪਛਾਣ ਲਿਆ ਜਾਣ ਲਿਆ ਹੈ। ਜਾਂ ਕੋ ਦੁੱਖ ਧਨੀ ਸਮਾਨਾ, ਜਿਹੜਾ ਪਹਿਲਾਂ ਮਾਇਆ ਧਾਰੀ ਆਇਆ ਸੀ ਉਹਦੇ ਸਮਾਨ ਹੀ, ਇਹਨੂੰ ਵੀ ਕਹਿੰਦੇ ਉਹੀ ਦੁੱਖ, ਇਹਨੂੰ ਵੀ ਪੇਟ ਪੀੜਾ ਉਸੇ ਤਰ੍ਹਾਂ ਦੀ ਹੋ ਰਹੀ ਹੈ। ਕਹਿਓ ਤਾਂ ਹੈ ਅਜਵਾਇਨ ਲੀਜੈ, ਫਿਰ ਉਹ ਗਰੀਬ ਜਾ ਜਾਣ ਕੇ ਉਹਨੂੰ ਕੋਈ ਪੁੜੀ ਪੁੜੀ ਨੀ ਦਿੱਤੀ, ਕੋਈ ਰੁਪਈਏ ਨੀ ਲਏ, ਉਹਨੂੰ ਕਹਿੰਦੇ ਲੈ ਵੀ ਆ ਦੁਕਾਨ ਤੋਂ ਅਜਵੈਣ ਦੀ ਜਾਂਦਾ ਜਾਂਦਾ ਲੈ ਲਈ। ਖਾਏ ਸੂਰ ਕੋ ਦੂਰ ਕਰੀ ਜਾ, ਉਸੇ ਤਰ੍ਹਾਂ ਕਹਿੰਦੇ ਖਾ ਕੇ ਤੇ ਆਪਣੀ ਪੇਟ ਪੀੜਾ ਦੂਰ ਕਰ ਲਈ। ਬੋਲਿਓ ਰੰਕ ਬੰਦ ਕਰ ਦੋ, ਸੁਣ ਕੇ ਜਿਹੜਾ ਗਰੀਬ ਹੈ ਦੋਵੇਂ ਹੱਥ ਜੋੜ ਕੇ ਬੈਦ ਨੂੰ ਬੋਲਿਆ, ਲਿਓ ਕਹਾ ਤੇ ਮੋਲ ਨ ਕੋ, ਬੈਦ ਜੀ ਕਹਿੰਦੇ ਅਜਵੈਣ ਮੈਂ ਦੁਕਾਨ ਤੋਂ ਕਿੱਥੋਂ ਦਾ, ਮੇਰੇ ਕੋਲ ਤਾਂ ਦੇਣ ਨੂੰ ਕੋਈ ਰੁਪਈਆ ਧੇਲਾ ਹੈ ਨਹੀਂ। ਦੇਹੋ ਪਾਸ ਤੇ ਜੇਕਰ ਸਤਿਕਾਰ ਕਰਨਾ ਜੇ ਤੁਸੀਂ ਬੈਰ ਜੀ ਕਿਰਪਾ ਕਰਕੇ ਆਪਣੇ ਕੋਲੇ ਕੋਈ ਦੇ ਦੇਵੋ ਹੋਇਆ ਤਬ ਰੋਗ ਉਦਰ ਕੋ ਹਰਨਾ ਫਿਰ ਮੇਰੇ ਵਿਚਾਰੇ ਗਰੀਬ ਦਾ ਪੇਟ ਦਾ ਰੋਗ ਦਾ ਦੂਰ ਹੋ ਜਾਊਗਾ ਨਹੀਂ ਤਾਂ ਮੇਰੇ ਕੋਲ ਪੈਸਾ ਹੈ ਨਹੀਂ ਮੈਂ ਬਹੁਤ ਔਖਾ ਹੋ ਸੁਣੀ ਰੰਕਤਾ ਵੈਦ ਕਿਰਪਾਲਾ ਭਾਈ ਬਾਲਾ ਜੀ ਕਹਿੰਦੇ ਵੀ ਸਰੋਤਾ ਜਦੋਂ ਜਦੋਂ ਵੈਦ ਨੇ ਸੁਣਿਆ ਵੀ ਵਿਚਾਰਾ ਇਹ ਰੋਗ ਨਾਲ ਗ੍ਰਸਿਆ ਇਹ ਗਰੀਬ ਹੈ ਟਿਕਤੇ ਦੀਨ ਮੋਲ ਤੇ ਹਕਾਲਾ ਉਸ ਵੇਲੇ ਸਿਆਣੇ ਵੈਦ ਨੇ ਕਹਿੰਦੇ ਗਰੀਬ ਨੂੰ ਆਪਣੇ ਕੋਲ ਹੀ ਥੋੜੇ ਜੇ ਪੈਸੇ ਦੇ ਦਿੱਤੇ ਲੈ ਤੇ ਨਕੀਨੀ ਖਾਨ ਜਵਾਇਨ ਲੈ ਕੇ ਤੇ ਜਵੈਣ ਜੀ ਖਾ ਲੈਣਾ ਕੀਤੀ ਸਰਬ ਸੂਰਤ ਉਧਰ ਪਲਾਇਨ ਇਸ ਤਰ੍ਹਾਂ ਵਿਚਾਰੇ ਗਰੀਬ ਦਾ ਜਿਹੜਾ ਪੇਟ ਦਾ ਸੂਰ ਸੀ ਪੇਟ ਪੀੜਾ ਸੀ ਉਹ ਨਾਸ ਹੋ ਗਈ ਉਹਨੇ ਨਾਸ ਕਰ ਦਿੱਤੀ ਇਹ ਢੰਗ ਨਾਲ ਤੈਸੀ ਰੀਤ ਦੇਖ ਗੁਰ ਪੂਰੇ ਭਾਈ ਬਾਲਾ ਜੀ ਕਹਿੰਦੇ ਇਸੇ ਤਰ੍ਹਾਂ ਜਿਹੜੇ ਪੂਰਨ ਸਤਿਗੁਰੂ ਉਹ ਪੂਰਨ ਵੈਦ ਹੈ ਉਹਨਾਂ ਨੇ ਦੇਖ ਕੇ ਜੀ ਉਪਦੇਸ਼ ਸ਼ਕਤ ਲਖ ਪੂਰੇ ਇਸ ਤਰ੍ਹਾਂ ਇਹ ਵੀ ਆ ਜਿਹੜੇ ਸਤਿਗੁਰ ਦੇ ਲੋਕ ਇਹਨਾਂ ਵਿੱਚ ਬੜੀ ਤਕੜੀ ਸ਼ਕਤੀ ਇਹਨਾਂ ਕੋਲ ਬਾਇਆ ਵੀ ਬਹੁਤ ਹੈ ਤਕੜੇ ਹੈ ਸਤਿਯੁਗ ਨਿਰਮਲ ਮਤ ਸਭ ਕੇਰੀ ਨਾਲੇ ਇਹ ਦੇਖਿਆ ਗੁਰੂ ਪਰਮੇਸ਼ਰ ਵੈਦ ਨੇ ਵੀ ਸਤਿਯੁਗ ਦੇ ਵੀ ਸਾਰਿਆਂ ਦੀ ਜਿਹੜੀ ਬੁੱਧ ਹੈ ਬੜੀ ਨਿਰਮਲ ਹੈ ਸਵੱਛ ਹੈ ਝੂਠ ਨਹੀਂ ਬੋਲਦੇ ਬੇਈਮਾਨੀ ਨਹੀਂ ਕਰਦੇ ਸੱਚ ਬੋਲਦੇ ਹੈ ਲੱਖ ਬਰਸ ਕੀ ਆਯੂ ਕਨੇਰੀ ਬਾਕੀ ਇਹ ਵੀ ਦੇਖਿਆ ਗੁਰੂ ਪਰਮੇਸ਼ਰ ਵੈਦ ਨੇ ਵੀ ਉਮਰ ਵੀ ਇਹਨਾਂ ਦੀ ਲੱਖ ਵਰਿਆਂ ਦੀ ਆਰਜਾ ਲੱਖ ਇੱਕ ਲੱਖ ਵਰੇ ਦੀ ਉਮਰ ਹੈ ਵੱਡੀ ਤਕੜੀ ਸਿਮਰਨ ਕਰ ਤਿਓ ਬੀਤਾ ਹੈ ਕੈਸੇ ਇਸ ਤਰ੍ਹਾਂ ਨਿਵਰਾ ਨਾਮ ਸਿਮਰਦਿਆਂ ਸਿਮਰਦਿਆਂ ਲੱਖ ਵਰੇ ਦੀ ਉਮਰ ਕਿਵੇਂ ਵਿਚਾਰਿਆਂ ਦੀ ਲੰਘੇਗੀ ਨਾਮ ਸੰਗ ਦੀਏ ਰੋਗ ਯੋਗ ਸੋ ਤੈਸੇ ਇਸ ਕਰਕੇ ਨਾਮ ਦੇ ਨਾਲ ਜਿਹੜਾ ਹਠ ਯੋਗ ਕਰਨਾ ਦੇ ਦਿੱਤਾ ਵੀ ਉਹ ਪ੍ਰਾਣ ਚੜਾਉਣੇ ਇਉਂ ਠਹਿਰਾਉਣੇ ਇਉਂ ਉਤਾਰਨੇ ਹਨ ਪ੍ਰਾਣਾਯਾਮ ਹੈ ਨਾਮ ਸਿਮਰ ਕੈ ਇਸ ਤਰ੍ਹਾਂ ਪੁਰਾਣਾ ਜਾਮ ਦੇ ਨਾਲ ਨਾਮ ਸਿਮਰ ਕੇ ਅਨੇਕ ਜਗ ਸਾਗਰ ਤਰਕੈ ਅਨੇਕਾਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਏ ਬਹਰੋ ਤ੍ਰੇਤਾ ਯੁਗ ਜਬ ਆਵਾ ਜਦੋਂ ਵਾਹਿਗੁਰੂ ਨੇ ਦੇਖਿਆ ਵੀ ਤ੍ਰੇਤਾ ਯੁਗ ਹੁਣ ਆ ਗਿਆ ਹੈ ਦਸ ਹਜ਼ਾਰ ਕੀ ਆਯੂ ਰਹਾਵਾ ਮਨੁੱਖਾਂ ਦੀ ਦਸ ਹਜ਼ਾਰ ਵਰੇ ਦੀ ਉਮਰ ਰਹਿ ਗਈ ਹੁਤੋ ਨਰਨ ਢਿੱਗ ਅਪਰ ਅਪਾਰਾ ਸਵੇਰੇ ਕੋਲ ਲੋਕਾਂ ਦੇ ਕੋਲ ਬੇਅੰਤ ਬੇਅੰਤ ਧਨ ਹੈ ਸੀ ਤਿੰਨ ਪਿੱਖ ਆਸ ਉਪਦੇਸ਼ ਉਚਾਰਾ ਲੋਕਾਂ ਵਾਲੀ ਮਾਇਆ ਦੇ ਕੇ ਇਸ ਤਰ੍ਹਾਂ ਕਹਿੰਦੇ ਫਿਰ ਬਚਨ ਕਿਹਾ ਸਿਮਰਨ ਨਾਮ ਯੱਗ ਕੋ ਕਰਨਾ ਤੁਸੀਂ ਨਾਲੇ ਨਾਮ ਸਿਮਰਨਾ ਹੈ ਤੇ ਮਾਇਆ ਨਾਲ ਬੜੇ ਭਾਰੀ ਜਗ ਯੁਗ ਵੀ ਕਰਨੇ ਹਾਂ ਯਹੀ ਧਰਮ ਭਾਵ ਬੰਧਨ ਹਰਨਾ ਇਹ ਕਹਿੰਦੇ ਜਿਹੜਾ ਸੰਸਾਰ ਦੇ ਬੰਧਨਾਂ ਨੂੰ ਨਾਸ ਕਰਨ ਵਾਲਾ ਧਰਮ ਹੈ ਅਸਲੀ ਸੁਣਤੇ ਸਮੇਂ ਯੱਗਿਆ ਬਹੁ ਕਰਕੇ ਤ੍ਰੇਤੇ ਯੁਗ ਦੇ ਵਿੱਚ ਸੁਣ ਕੇ ਕਹਿੰਦੇ ਬਹੁਤਿਆਂ ਨੇ ਨਾਮ ਜਪਣਾ ਕੀਤਾ ਵਿੱਚੇ ਜੋ ਜਗ ਵਗੈਰਾ ਕੀਤੇ ਸਿਮਰ ਗਏ ਭਾਵ ਸਾਗਰ ਤਰ ਗਏ ਨਾਮ ਸਿਮਰ ਕੇ ਜਗ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਲੰਘੇ ਤਰ ਗਏ ਤੇ ਪਿੱਛੇ ਦੁਆਪਰ ਯੁਗ ਆਵਾ ਤ੍ਰੇਤੇ ਤੋਂ ਬਾਅਦ ਵਿੱਚ ਕਹਿੰਦੇ ਫਿਰ ਦੁਆਪਰ ਯੁਗ ਹੋ ਗਿਆ ਇੱਕ ਹਜ਼ਾਰ ਕੀ ਆਯੂ ਰਹਾਵਾ ਦੁਆਪਰ ਯੁਗ ਦੇ ਵਿੱਚ ਲੋਕਾਂ ਦੀ ਇੱਕ ਹਜ਼ਾਰ ਉਮਰ ਰਹਿ ਗਈ ਸਿਰਫ ਪੂਜਾ ਕਰਨ ਭਜਨ ਪੁੰਨ ਨਾਮਾ ਉਹਨਾਂ ਨੂੰ ਕਿਹਾ ਵੀ ਤੁਸੀਂ ਨਾਮ ਜਪਣਾ ਨਾਲ ਸੋਲਾਂ ਪ੍ਰਕਾਰ ਦੀ ਪੂਜਾ ਵੀ ਕਰਨੀ ਹੈ ਇਹ ਉਪਦੇਸ਼ ਕੀਓ ਸੁਖ ਧਾਮ ਇਹ ਸੁਖਾਂ ਦਾ ਜਿਹੜਾ ਘਰ ਉਪਦੇਸ਼ ਉਹਨਾਂ ਨੂੰ ਦੇਣਾ ਕੀਤਾ ਦੁਆਪਰ ਯੁਗ ਵਿੱਚ ਇਸ ਪ੍ਰਕਾਰ ਭੀ ਮਨ ਜੋ ਅਨੇਕਾਂ ਇਸ ਤਰ੍ਹਾਂ ਕਹਿੰਦੇ ਪੂਜਾ ਕਰਕੇ ਨਾਮ ਜਪ ਕੇ ਅਨੇਕਾਂ ਜਿਹੜੇ ਮਨੁੱਖ ਹੈ ਉਧਰੇ ਜਗ ਤੇ ਪਾਏ ਵਿਵੇਕਾ ਵਿਵੇਕਾ ਜੀਵ ਇਸ ਦੀ ਏਕਤਾ ਦਾ ਗਿਆਨ ਪਾ ਕੇ ਉਧਰ ਅਨੇਕਾਂ ਤ੍ਰੈਯੁਗ ਮਹਿ ਭਿਖ ਸ਼ਕਤ ਸਮੇਤਾ ਕਿਉਂ ਪਰਮੇਸ਼ਰ ਨੇ ਤਿੰਨਾਂ ਯੁਗਾਂ ਦੇ ਵਿੱਚ ਬਹੁਤੀਆਂ ਸ਼ਕਤੀਆਂ ਤਾਕਤਾਂ ਵਾਲੇ ਦੇ ਕੇ ਲੋਕਾਂ ਨੂੰ ਆਯੂ ਬਿਰਧ ਬਲ ਦਰਬ ਅਨੇਕਾਂ ਇਹਨਾਂ ਦੀ ਵੱਡੀ ਉਮਰ ਹੈ ਇਹਨਾਂ ਦੇ ਸਰੀਰ ਵਿੱਚ ਬਲ ਬਹੁਤ ਹੈ ਇਹਨਾਂ ਕੋਲ ਮਾਇਆ ਬਹੁਤ ਹੈ ਇਨ ਤੇ ਰਹਿਤ ਦੇਖ ਕਲ ਮਾਹੀ ਕਹਿੰਦੇ ਕਲਯੁਗ ਦੇ ਵਿੱਚ ਦੇਖਿਆ ਵੀ ਨਾ ਇਹਨਾਂ ਦੀ ਵੱਡੀ ਉਮਰ ਹੈ ਨਾ ਇਹਨਾਂ ਦੇ ਸਰੀਰ ਵਿੱਚ ਬਹੁਤੀ ਤਾਕਤ ਹੈ ਤੇ ਨਾਲ ਨਾਲ ਕੋਲ ਕੋਈ ਬਹੁਤੀ ਮਾਇਆ ਹੈਗੀ ਹੈ। ਮਹਾਰੰਗ ਦੁੱਖ ਨੈ ਲਈ ਅਗਰਾਹੀ, ਕਹਿੰਦੇ ਬੜੇ ਕੰਗਾਲ ਜੇ ਲੋਕ ਹੈ, ਦੁੱਖਾਂ ਨੇ ਇਹਨਾਂ ਨੂੰ ਫੜ ਲਿਆ, ਘਿਰ ਲਿਆ ਹੈ। ਸਭ ਪ੍ਰਤ ਏਕ ਨਾਮ ਉਪਦੇਸ਼ਾ, ਇਸ ਕਰਕੇ ਕਹਿੰਦੇ ਜਿਹੜੇ ਵਾਹਿਗੁਰੂ ਰੂਪੀ ਵੈਦ ਹੈ ਉਹਨਾਂ ਨੇ ਗੁਰੂ ਨਾਨਕ ਰੂਪ ਵੈਦ ਹੋ ਕੇ ਸਾਰਿਆਂ ਨੂੰ ਕਹਿੰਦੇ ਨਾਮ ਰੂਪ ਜਿਹੜਾ ਹੈ ਦਵਾਈ ਦੇ ਦਿੱਤੀ ਹੈ। ਵੈਦ ਕਿਰਪਾਲ ਗੁਰੂ ਜਗਤੇਸ਼ਾ, ਜਿਹੜੇ ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਵੈਦ ਰੂਪ ਹੈ। ਨਿਜ ਢਿਗ ਮੋਲ ਰੂਪ ਮਤ ਨਾਹੀ, ਜਿਨ੍ਹਾਂ ਦੇ ਕੋਲ ਆਪਣੀ ਕਹਿੰਦੇ ਅਕਲ ਚੰਗੀ ਬੁੱਧ ਰੂਪ, ਕਹਿੰਦੇ ਕੋਈ ਮੁੱਲ ਹੈ ਨਹੀਂ ਸੀ, ਮਾਇਆ ਹੈ ਨਹੀਂ ਸੀ, ਚੰਗੀ ਬੁੱਧ ਰੂਪ। ਸੰਸਕ੍ਰਿਤ ਕੋ ਲਖ ਨ ਸਕਾਹੀ, ਸੰਸਕ੍ਰਿਤ ਜਿਹੜਾ ਹੈ ਉਹਨੂੰ ਪੜ੍ਹ ਕੇ ਉਹਦੇ ਵਿੱਚੋਂ ਕੋਈ ਮਹਿਨਾ ਸਿਧਾਂਤ ਜਾਣ ਨਹੀਂ ਸਕਦੇ। ਤੀਨੋ ਤਬ ਸਤਿਗੁਰ ਨਿਜ ਪਾਸਾ, ਸਤਿਗੁਰੂ ਨੇ ਕਹਿੰਦੇ ਜਿਵੇਂ ਉਹ ਵੈਦ ਨੇ ਆਪਣੇ ਕੋਲੋਂ ਕਹਿੰਦੇ ਮਾਇਆ ਦੇ ਦਿੱਤੀਆਂ, ਗੁਰੂ ਨਾਨਕ ਰੂਪ ਵੈਦ ਨੇ ਆਪਣੇ ਕੋਲੋਂ ਆ ਦੇ ਦਿੱਤੀ। ਦੇਸ਼ਨ ਭਾਖਾ ਮਾਹ ਪ੍ਰਕਾਸ਼ਾ, ਜਿਹੜੀ ਗੁਰਬਾਣੀ ਹੈ ਦੇਸ਼ ਦੇ ਬੋਲੀ ਅਨੁਸਾਰ ਉਚਾਰਨ ਕਰਦੀ ਹੈ, ਆਪਣੇ ਕੋਲੋਂ ਮਾਲ ਮਾਲੋਂ ਕਹਿੰਦੇ ਮਾਇਆ ਦੇ ਦਿੱਤੀ, ਰੁਪਈਏ ਦੇ ਦਿੱਤੇ ਆ ਬਾਣੀ ਰੂਪ। ਸੰਸਕ੍ਰਿਤ ਕੋ ਪੜ੍ਹ ਨਹਿ ਜਾਣ ਹੈ, ਇਹਨਾਂ ਦੀ ਮਲੀਨ ਹੁੰਦੀ ਹੈ ਸੰਸਕ੍ਰਿਤ, ਜਿਹੜੇ ਅੱਖਰ ਪੜ੍ਹ ਕੇ ਜਾਣ ਨਹੀਂ, ਪੜ੍ਹਨਾ ਨਹੀਂ ਜਾਣਦੇ। ਕਿਹ ਬਿਦ ਮਹਿਮਾ ਨਾਮ ਪਛਾਣ ਹੈ, ਸੰਸਕ੍ਰਿਤ ਨਾ ਪੜ੍ਹ ਸਕੇ ਨਾਮ ਦੀ ਮਹਿਮਾ ਕਿਵੇਂ ਪਛਾਣ ਸਕਣਗੇ। ਤਾਂ ਤੇ ਸਤਿਗੁਰ ਸ੍ਰੀ ਮੁਖ ਬਾਣੀ, ਇਸ ਕਰਕੇ ਜਿਹੜੇ ਸਾਡੇ ਸਤਿਗੁਰੂ ਉਹਨਾਂ ਨੇ ਆਪਣੇ ਮੁਖ ਤੋਂ ਜਿਹੜੀ ਗੁਰਬਾਣੀ ਹੈ ਰਜ ਦੀਨੀ ਲੋਕਾਂ ਨੂੰ ਗਤ ਦਾਨੀ, ਲੋਕਾਂ ਨੂੰ ਮੁਕਤ ਦੇਣ ਵਾਲੀ ਹੈ ਜਿਹੜੀ ਬਾਣੀ ਰਚ ਦਿੱਤੀ ਹੈ, ਮਾਇਆ ਕੋਲੋਂ ਮਨੋਂ ਦੇ ਦਿੱਤੀ ਹੈ। ਜਿਉਂ ਸਾਗਰ ਤੇ ਬਾਰਦ ਬਾਰੀ, ਇਸ ਤਰ੍ਹਾਂ ਕਹਿੰਦੇ ਸਮੁੰਦਰ ਦੇ ਵਿੱਚੋਂ ਕਹਿੰਦੇ ਜਿਹੜੇ ਬੱਦਲ ਹੈ ਨਾ ਉਹ ਪਾਣੀ ਲੈ ਕੇ, ਪੀਵਤ ਹੈ ਹਿਤ ਪਰ ਉਪਕਾਰੀ, ਪਰਉਪਕਾਰ ਕਰਨ ਵਾਸਤੇ ਸਮੁੰਦਰ ਤੋਂ ਜਾ ਕੇ ਪਾਣੀ ਕੌੜਾ ਪੀ ਲੈਂਦੇ। ਖਾਰੋ ਹੁਤੋ ਮਧੁਰ ਸੋ ਕਰਕੇ, ਜਿਹੜਾ ਸਮੁੰਦਰ ਦਾ ਪਾਣੀ ਕੌੜਾ ਹੁੰਦਾ ਉਹਨੂੰ ਮਿੱਠਾ ਜਾ ਕਰਕੇ ਉਹ ਬੱਦਲ, ਬਰਖਾਵੇ ਸਭ ਦੇਸ਼ਨ ਫਿਰਕੇ, ਸਾਰੇ ਦੇਸ਼ਾਂ ਵਿੱਚ ਫਿਰ ਕੇ ਬਾਰਿਸ਼ ਕਰਦੇ ਉਹ ਬੱਦਲ ਪਰਉਪਕਾਰੀ ਬਣ ਕੇ। ਜੀਵ ਜੰਤ ਤਬ ਹੀ ਸੁਖ ਪਾਹੀ, ਬੱਦਲ ਦੀ ਬਾਰਿਸ਼ ਹੁੰਦੀ ਹੈ ਤਿੰਨੋ ਜਿੰਨੇ ਜੀਵ ਜੰਤ ਛੋਟੇ ਵੱਡੇ ਆ ਸੁਖ ਪਾਉਂਦੇ। ਸੰਕਟ ਆਪਣਾ ਦੇ ਅਨਸਾਹੀ, ਆਪਣਾ ਜਿਹੜਾ ਦੁੱਖ ਹੈ ਤਾਂ ਵਿਸ਼ੇ ਨੂੰ ਸਾਰਾ ਨਾਸ ਕਰ ਦਿੰਦੇ, ਸੁਖੀ ਹੋ ਜਾਂਦੇ। ਤਿਉਂ ਜੋ ਵੇਦ ਪੁਰਾਣ ਮਹਾਨ, ਇਸੇ ਤਰ੍ਹਾਂ ਗੁਰਸਿੱਖੋ ਸਰੋਤਿਓ ਜਿਹੜੇ ਵੇਦ ਪੁਰਾਣ ਸੀ ਨਾ ਮਹਾਨ, ਹੈ ਅਪਾਰ ਸੇ ਸਿੰਧ ਸਮਾਨ, ਜਿਵੇਂ ਬਹੁਤ ਵੱਡਾ ਕਹਿੰਦੇ ਸਮੁੰਦਰ ਹੁੰਦਾ ਉਹਦੇ ਸਮਾਨ ਹੈ ਵੇਦ ਪੁਰਾਣ ਸਾਰੇ। ਖਾਰਪਨ ਤਿੰਨ ਮਹਿ ਕਠਨਾਈ, ਸਮੁੰਦਰ ਦੇ ਵਿੱਚ ਖਾਰਾਪਣਾ ਹੁੰਦਾ ਕਾੜਾਪਣਾ, ਇਸ ਤਰ੍ਹਾਂ ਕਹਿੰਦੇ ਜਿਹੜਾ ਵੇਦ ਪੁਰਾਣ ਨੂੰ ਪੜ੍ਹਨਾ ਬੜਾ ਕਠਿਨ ਹੈ, ਇਹੀ ਕਹਿੰਦੇ ਇਹਦੇ ਵਿੱਚ ਖਾਰਪਣਾ ਹੈ, ਕਠਿਨਪਣਾ ਔਖਿਆਈ ਪਣਾ। ਪੁਨ ਕਿਹੇ ਉਚਿਤ ਨਾ ਉਚਿਤ ਲਿਖਾਏ, ਫਿਰ ਜਿਹੜੀ ਵੇਦ ਪੁਰਾਣਾ ਦੀ ਬਾਣੀ ਹੈ ਕਿਸੇ ਦੇ ਪੜ੍ਹਨ ਯੋਗ ਹੈ ਕਿਸੇ ਦੇ ਨਹੀਂ ਹੈ, ਵੀ ਬ੍ਰਾਹਮਣ ਹੀ ਪੜ੍ਹ ਸਕਦਾ ਹੈ ਤੇ ਪੜ੍ਹਾ ਸਕਦਾ ਕਿਸੇ ਨੂੰ, ਜਿਹੜਾ ਕੋਈ ਛਤਰੀ ਹੈ ਪੜ੍ਹ ਤਾਂ ਸਕਦਾ ਕਿਸੇ ਨੂੰ ਪੜ੍ਹਾ ਨਹੀਂ ਸਕਦਾ, ਬੈਸ ਜਿਹੜਾ ਸਿਰਫ ਸੁਣ ਹੀ ਸਕਦਾ ਪੜ੍ਹ ਨਹੀਂ ਸਕਦਾ, ਸੂਦਰ ਨੂੰ ਨਾ ਪੜ੍ਹਨ ਦੀ ਸੁਣਨ ਦੀ ਕੋਈ ਆਗਿਆ ਨਹੀਂ ਹੈ। ਇਸ ਤਰ੍ਹਾਂ ਕਹਿੰਦੇ ਜਿਹੜੀ ਵੇਦ ਬਾਣੀ ਹੈ ਇਹਦੇ 'ਤੇ ਬੈਨ ਲੱਗਾ ਹੋਇਆ, ਕੋਈ ਪੜ੍ਹ ਸਕਦਾ ਕੋਈ ਨਹੀਂ ਪੜ੍ਹ ਸਕਦਾ ਇਸ ਨੂੰ। ਸਰਬ ਸਾਰ ਜੋ ਤਿਨਕੇ ਮਾਹੀ, ਇਹਦੇ ਜਿਹੜਾ ਕੋਈ ਖਾਸ ਸਾਰ ਸਾਰ ਸੀ ਚੰਗਾ ਚੰਗਾ ਸੀ, ਗੁਰ ਘਨ ਰੂਪ ਲੀਨ ਸੋ ਗਰਾਹੀ, ਕਹਿੰਦੇ ਸਮੁੰਦਰ ਦੇ ਵਿੱਚੋਂ ਬੱਦਲ ਪਾਣੀ ਲੈ ਲੈਂਦਾ, ਉਹ ਗੁਰੂ ਮਹਾਰਾਜ ਬੱਦਲ ਰੂਪ ਹੈ, ਉਹਨਾਂ ਨੇ ਜਿਹੜਾ ਕੋਈ ਵੇਦਾਂ ਦਾ ਥੋੜਾ ਬਹੁਤਾ ਸਾਰ ਸਿਧਾਂਤ ਦਾ ਗ੍ਰਹਿਣ ਕਰ ਲਿਆ ਹੈ। ਸੁਮਗ ਕੀਨ ਸਭ ਦੇਸ਼ ਮਝਾਰੀ, ਇਸ ਤਰ੍ਹਾਂ ਆਪਣੇ ਕੋਲੋਂ ਆ ਬਾਣੀ ਰੂਪ ਜਿਹੜਾ ਮੁੱਲ ਦਿੱਤਾ, ਕਹਿੰਦੇ ਲੋਕਾਂ ਦੀ ਬੋਲੀ ਵਿੱਚ ਇਹ ਬਾਣੀ ਰਚ ਦਿੱਤੀ ਹੈ ਤੇ ਬਖਸ਼ ਦਿੱਤੀ ਹੈ। ਸਭ ਕੇ ਉਚਿਤ ਜੇ ਹੈ ਨਰ ਨਾਰੀ, ਭਾਵੇਂ ਇਸਤਰੀ ਆ ਭਾਵੇਂ ਪੁਰਸ਼ ਹੈ ਸਾਰਿਆਂ ਦੇ ਪੜ੍ਹਨ ਯੋਗ ਹੈ ਗੁਰਬਾਣੀ। ਰਾਏ ਕੇ ਰੰਗ ਊਚ ਕੈ ਨੀ ਨੀਚਾ, ਵਾਹਿਗੁਰੂ ਰਾਜਾ ਹੋਵੇ ਕੰਗਾਲ ਹੋਵੇ, ਉੱਚੀ ਜਾਤ ਦਾ ਹੋਵੇ ਨੀਚ ਜਾਤ ਦਾ ਹੋਵੇ, ਪੜ ਹੈ ਕਮਾਏ ਤਰੈ ਜਗ ਬੀਚਾ, ਜਿਹੜਾ ਗੁਰਬਾਣੀ ਨੂੰ ਪੜ੍ਹੇਗਾ ਕਮਾਵੇਗਾ ਸੰਸਾਰ ਤੋਂ ਤਰ ਜਾਏਗਾ। ਕਹਿ ਬਾਲਾ ਸੁਣੀਏ ਸਭ ਸਰੋਤਾ, ਇਹ ਭਾਈ ਬਾਲਾ ਜੀ ਕਹਿਣ ਲੱਗੇ ਹੈ ਕਥਾ ਸੁਣ ਵਾਲੇ ਸਰੋਤੇ ਸੁਣੀਏ, ਇੱਕ ਨਾਮ ਤੇ ਮੁਕਤ ਉਦੋਤਾ, ਇੱਕ ਨਾਮ ਜਪਣੇ ਕਰਕੇ ਜਿਹੜੀ ਮੁਕਤੀ ਉਹ ਪ੍ਰਗਟ ਹੋ ਜਾਂਦੀ ਹੈ। ਹਉਮੈ ਤਜ ਸਿਮਰਹ ਲਿਵ ਲਾਈ, ਇਸ ਕਰਕੇ ਹੈ ਕਥਾ ਸੁਣ ਵਾਲਿਓ ਹਉਮੈ ਨੂੰ ਛੱਡ ਕੇ ਬਿਰਤੀ ਲਾ ਕੇ ਨਾਮ ਸਿਮਰੋ ਵਾਹਿਗੁਰੂ ਵਾਹਿਗੁਰੂ। ਜਗ ਬੰਧਨ ਤੇ ਦੇਹ ਛੁਡਾਈ, ਸੰਸਾਰ ਦੇ ਮੋਹ ਮਮਤਾ ਦੇ ਬੰਧਨਾਂ ਤੋਂ ਤੁਹਾਨੂੰ ਛੁਡਾ ਲਏਗਾ ਇਹ ਨਾਮ ਜਪਿਆ। ਜਹ ਹਉਮੈ ਤਹ ਨਾਮ ਨਾ ਬਸਈ, ਬਾਕੀ ਭਾਈ ਬਾਲਾ ਜੀ ਕਹਿੰਦੇ ਜਿੱਥੇ ਹਉਮੈ ਹੁੰਦੀ ਉੱਥੇ ਨਾਮ ਨੀ ਆ ਕੇ ਮਨ ਵਿੱਚ ਵਸਦਾ ਹੁੰਦਾ। ਜਹਾਂ ਨਾਮ ਤਹ ਹਉਮੈ ਨਸਈ, ਜਿੱਥੇ ਨਾਮ ਦਾ ਆ ਕੇ ਨਿਵਾਸ ਹੋ ਜਾਂਦਾ ਉੱਥੇ ਨਾਮ ਜਿਹੜੀ ਹਉਮੈ ਨਸ ਜਾਂਦੀ ਦੌੜ ਜਾਂਦੀ ਜਾਂ ਖਤਮ ਹੋ ਜਾਂਦੀ। ਕਹੀ ਨਾ ਜਾਣੋ ਇਹ ਮਮ ਬਾਨੀ, ਇਹ ਜਿਹੜੀ ਮੈਂ ਆਪਣੇ ਕੋਲੋਂ ਗੱਲ ਜੀ ਕਹੀ ਨਾ ਕਿਤੇ ਜਾਣ ਲਏ। ਭਾਖੀ ਸ੍ਰੀ ਸਤਿਗੁਰ ਗਤ ਦਾਨੀ, ਜਿਹੜੇ ਮੁਕਤੀ ਦਾਤੇ ਗੁਰੂ ਨਾਨਕ ਸਾਹਿਬ ਜੀ ਉਹਨਾਂ ਨੇ ਮੁੱਖੋਂ ਤੇ ਵੀ ਵਚਨ ਕਹੇ ਹਨ, ਵੇ ਸਪਸ਼ਟ ਕੀਤੇ ਹਨ, ਹਉਮੈ ਨਾਵੈ ਨਾਲ ਵਿਰੋਧ ਹੈ ਦੋਇ ਨਾ ਵਸੈ ਕਠਾਏ, ਜਾਂ ਇਸੇ ਤਰ੍ਹਾਂ ਗੁਰਮੈ ਆਪਸ ਵੇ ਸ਼ਬਦ ਵਰਤਾਇਆ, ਉਹ ਆਪੋ ਬੋਲ ਨਾ ਜਾਣਦਾ ਮੈਂ ਕਿਹਾ ਸਬਦ ਹੁਕਮਾਓ ਜੀਓ, ਢਾਡੀ ਸੱਚਾ ਮਹਿਲ ਕਸਮ ਵਸਾਇਆ, ਸੱਚੀ ਸੁਰ ਸਲਾਹੇ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾ ਭੋਜਨ ਆਇਆ, ਗੁਰਮਤੀ ਕਾਹਦਾ ਰਾਜ ਤੇ ਸੁਖ ਪਾਇਆ, ਢਾਡੀ ਕਰੇ ਵਸਾਓ ਸ਼ਬਦ ਵਜਾਇਆ। ਇਸ ਤਰ੍ਹਾਂ ਦੇ ਜਿਹੜੇ ਵਾਕ ਹੈ ਗੁਰੂ ਨਾਨਕ ਸਾਹਿਬ ਜੀ ਨੇ ਮੁੱਖੋਂ ਕਹੇ, ਈਸ਼ਵਰ ਸਲਾਹ ਰੂਪੀ ਜਿਹੜਾ ਕੱਪੜਾ ਪਛਾਏ ਗੁਰਬਾਣੀ ਰੂਪੀ ਸਾਨੂੰ ਸਰੋਪੋ ਬਖਸ਼ਿਆ ਵਾਹਿਗੁਰੂ ਨੇ, ਇਹ ਸਰੋਪੋ ਸਾਨੂੰ ਅੱਗੇ ਗੁਰਸਿੱਖਾਂ ਨੂੰ ਬਖਸ਼ ਦਿੱਤਾ ਹੈ ਗੁਰਬਾਣੀ ਰੂਪ, ਵੀ ਜਿਹੜਾ ਇਹਨੂੰ ਜਪੇਗਾ ਧਾਰੇਗਾ ਉਹ ਸਤਿਕਾਰ ਯੋਗ ਹੋ ਜਾਏਗਾ ਮਹਾਨ ਹੋ ਜਾਏਗਾ। ਮੁੰਝ ਜਿਹੜਾ ਨਾਮ ਹੈ ਇਹ ਅਜਵੈਣ ਵਰਗਾ ਹੈ, ਇਹ ਜਿਹੜਾ ਕਿ ਜਪ ਲਏਗਾ ਉਹਦਾ ਰੋਗ ਇਹ ਜਿਹੜਾ ਹੈ ਪੀੜਾ ਜਮਾਂ ਦੀ ਪੀੜਾ ਉਹ ਦੂਰ ਕਰ ਦੇਵੇਗਾ। ਜਿਹੜੀ ਗੁਰਬਾਣੀ ਹੈ ਇਹ ਆਪਣੇ ਕੋਲੋਂ ਮਹਾਰਾਜ ਨੇ ਜਿਵੇਂ ਉਹ ਵੈਦ ਨੇ ਮਾਇਆ ਦੇ ਦਿੱਤੀ ਸੀ ਕੁਝ, ਇਹ ਆਪਣੇ ਕੋਲੋਂ ਦੇ ਦਿੱਤੀ ਹੈ ਵੀ ਬਾਣੀ ਦੁਆਰਾ ਤੁਸੀਂ ਭਾਈ ਨਾਮ ਰੂਪੇ ਜਵੈਣ ਜਪ ਛਕੋ, ਬਾਣੀ ਦੁਆਰਾ ਨਾਮ ਜਪ ਕੇ ਪਾਲ ਲੰਘੋ ਰੋਗ ਤੋਂ ਰਹਿਤ ਹੋਵੋ। ਸੋ ਇਸ ਤਰ੍ਹਾਂ ਭਾਈ ਬਾਲਾ ਜੀ ਦੇ ਸਰੋਤਾਂ ਦੇ ਪ੍ਰਸ਼ਨ ਕਰਨ ਤੋਂ ਬਾਅਦ ਦਲੀਲ ਦੇ ਨਾਲ ਇਹ ਬਚਨ ਕਹੇ ਜੋ ਅੱਜ ਦੇ ਇਤਿਹਾਸ ਰਾਹੀਂ ਆਪਾਂ ਰਲ ਮਿਲ ਕੇ ਸਰਵਣ ਕੀਤੇ ਹੈ। ਇਹਦੇ ਨਾਲ ਹੀ ਇਹ ਪ੍ਰਸੰਗ ਸੰਪੂਰਨ ਹੋ ਗਿਆ ਹੈ, ਅੱਗੇ ਪ੍ਰਸੰਗ ਜਿਵੇਂ ਵੀ ਵਾਰੇਗਾ ਉਹ ਅਗਲੇ ਦੀਵਾਨਾਂ ਵਿੱਚ ਸਰਵਣ ਕਰਕੇ ਲਾਹਾਂ ਲਾਵਾਂਗੇ। ਹੁਣ ਇੱਥੇ ਸਮਾਪਤੀ ਹੈ ਜੀ। ਜਹ ਹਉਮੈ ਤਹ ਨਾਮ ਨਾ ਬਸਈ, ਜਹਾਂ ਨਾਮ ਤਹ ਹਉਮੈ ਨਸਈ, ਕਹੀ ਨ ਜਾਣੋ ਇਹ ਮਮ ਬਾਨੀ, ਭਾਖੀ ਸ੍ਰੀ ਸਤਿਗੁਰ ਗਤ ਦਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਠੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੈ ਸਦਾ ਬਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾਧਾਰ, ਹੇ ਠਾਕੁਰ ਹਾਂ ਦਾਸਰੋ ਹੈ ਨਿਰਗੁਣ ਗੁਣ ਨਹੀਂ ਕੋਈ, ਨਾਨਕ ਜੀ ਜੈ ਨਾਮ ਦਾਨ ਰੱਖੋ ਹੀ ਐ ਫਰੋ।